ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਿ ਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋ ਵਾਹਿਗੁਰੂ ਸਾਹਿਬ ਜੀਓ ਦੋਹਰਾ ਰਮਤ ਰਾਮ ਜਬ ਗੁਰੂ ਪੇ ਤਾਰਨ ਸਿੱਖੇ ਅਪਾਰ ਐਸੇ ਪੂਰਨ ਬ੍ਰਹਮ ਕਉ ਬੰਦੋ ਬਾਰੰਬਾਰ ਰਮਤ ਰਾਮ ਜਬ ਗੁਰੂ ਪੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਕਈ ਰੋਜ਼ ਤੋਂ ਬੋਲੀ ਸਾਹਿਬ, ਜਿਸ ਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰਸਿੱਖਾਂ ਦੇ 84 ਦਾ ਜਿਹੜਾ ਮਹਾਨ ਚੱਕਰ ਆਵਾਗਮਨ ਨੂੰ ਖਤਮ ਕਰਨ ਵਾਸਤੇ 84 ਪੌੜੀਆਂ ਰਚ ਕੇ ਮਹਿਮਾ ਜਣਾਉਂਦਿਆਂ ਹੋਇਆਂ, ਜਿਹੜਾ ਵੀ ਗੁਰੂ ਕਾ ਸਿੱਖ ਸ਼ਰਧਾ ਭਾਵਨਾ ਨਾਲ ਇੱਕ ਇੱਕ ਪੌੜੀ 'ਤੇ ਬੈਠ ਕੇ ਜਪਜੀ ਸਾਹਿਬ ਜੀ ਦਾ ਪਾਠ ਕਰੇਗਾ, 84 ਵਾਰੀ ਇਸ਼ਨਾਨ ਅਤੇ 84 ਜਪਜੀ ਸਾਹਿਬ ਜੀ ਦੇ ਪਾਠ, ਉਹਦਾ 84 ਦਾ ਗਮਨ ਕੱਟਿਆ ਜਾਏਗਾ। ਇਹ ਪ੍ਰਸੰਗ ਸਰਵਣ ਕਰ ਰਹੇ ਸੀ, ਨਾਲ ਹੀ ਜਿਸ ਤਰ੍ਹਾਂ ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਆਗਿਆ ਨਾਲ 1627 ਬਿਕਰਮੀ ਨੂੰ ਅੰਮ੍ਰਿਤ ਸਰੋਵਰ ਦਾ ਟੱਕ ਲਗਵਾਇਆ, ਜਿਸ ਨੂੰ ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪੱਕਿਆ ਕਰਿਆ ਕਰਵਾਇਆ ਸੀ। ਆਪ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਦੀ ਆਗਿਆ ਨਾਲ 2 ਸਰੋਵਰਾਂ ਦੇ ਟੱਕ ਲਗਵਾਏ ਸਨ। ਪ੍ਰਸੰਗ ਆਪਾਂ ਸਰਵਣ ਕਰ ਚੁੱਕੇ ਹਾਂ। ਸਭ ਤੋਂ ਪਹਿਲਾਂ ਜਿਹੜਾ ਟੱਕ ਹੈ, ਗੁਰੂ ਕਾ ਚੱਕ ਨਾਵੇਂ ਨਗਰ ਵਸਾ ਕੇ ਜਿੱਥੇ ਸੰਤੋਖ ਸਰ ਸਰੋਵਰ ਸਵਾਜਮਾਨ ਹੈ, ਸ਼ਹਿਰ ਦੇ ਵਿਚਕਾਰ ਹੈ ਜਗ੍ਹਾ, ਅਤੇ ਟਾਹਲੀ ਦਾ ਦਰਖਤ ਹੁਣ ਵੀ ਸਵਾਜਮਾਨ ਹੈ। ਗੁਰੂ ਅਮਰਦਾਸ ਸਾਹਿਬ ਜੀ ਨੇ ਸਾਰੀਆਂ ਨਿਸ਼ਾਨੀਆਂ ਦੱਸੀਆਂ ਸੀ। ਆਪ ਜੀ ਨੇ ਸਭ ਤੋਂ ਪਹਿਲਾਂ ਇਸ ਦਾ ਟੱਪਾ ਬਾਬਾ ਬੁੱਢਾ ਸਾਹਿਬ ਜੀ ਅਤੇ ਹੋਰ ਗੁਰਸਿੱਖਾਂ ਦੀ ਸਲਾਹ ਨਾਲ ਵਿਚਾਰ ਵਟਾਂਦਰਾ ਕਰਕੇ ਲਗਵਾਇਆ ਸੀ। ਇਸ ਪ੍ਰਸੰਗ ਆਪਾਂ ਸਰੋਵਰਾਂ ਦਾ ਪਿੱਛੇ ਸਰਵਣ ਕਰ ਰਹੇ ਸੀ। ਇਸੇ ਤਰ੍ਹਾਂ ਅੱਗੇ ਜਿਵੇਂ ਗੁਰੂ ਰਾਮਦਾਸ ਸਾਹਿਬ ਜੀ ਗੁਰਤਾਗੱਦੀ ਦੇ ਤਖ਼ਤ ਉੱਪਰ ਸਵਾਇਮਾਨ ਹੋ ਕੇ ਗੁਰਸਿੱਖਾਂ ਨੂੰ ਉਪਦੇਸ਼ ਦਿੰਦੇ ਰਹੇ, ਅਤੇ ਦੁਬਾਰਾ ਗੁਰੂ ਅਮਰਦਾਸ ਸਾਹਿਬ ਜੀ ਦੀ ਆਗਿਆ ਨਾਲ ਫਿਰ ਅੰਮ੍ਰਿਤ ਸਰੋਵਰ ਦੀ ਜਿਹੜੀ ਕਾਰ ਸੇਵਾ ਆਪ ਜੀ ਨੇ ਪ੍ਰਾਰੰਭ ਕਰਵਾਈ, ਫਿਰ ਸੋਢ ਵੰਸ਼ ਵਿੱਚੋਂ ਇਹਨਾਂ ਦੇ ਜਿਹੜੇ ਕਰਦੇ ਆਂਢ ਗੁਆਂਢ ਦੇ ਪ੍ਰੇਮੀ ਨੇਮੀ ਹੋਰ ਗੁਰਸਿੱਖ ਸ਼ਰਧਾਲੂ ਉਹ ਲਾਹੌਰ ਤੋਂ ਚੱਲ ਆਏ ਸੀ। ਜਿਵੇਂ ਉਹਨਾਂ ਨੇ ਲਾਹੌਰ ਜਾਣ ਵਾਸਤੇ ਆਪ ਜੀ ਨੂੰ ਬੇਨਤੀ ਕਹੀ, ਆਪ ਜੀ ਨੇ ਉਹਨੂੰ ਪ੍ਰਵਾਨ ਕਰ ਲਿਆ। ਜਿਸ ਤਰ੍ਹਾਂ ਗੁਰੂ ਰਾਮਦਾਸ ਸਾਹਿਬ ਜੀ ਚੂਨਾ ਮੰਡੀ ਵਿਖੇ ਜਿੱਥੇ ਆਪ ਜੀ ਦਾ ਜਨਮ ਅਸਥਾਨ ਸਵਾਇਮਾਨ, ਇੱਥੇ ਗਏ ਅਤੇ ਧਰਮ ਦੀ ਜਗ੍ਹਾ ਧਰਮਸ਼ਾਲਾ ਬਣਵਾਈ, ਯਾਨੀ ਦੀਵਾਨ ਹਾਲ ਬਣਾਇਆ ਸੰਗਤ ਵਾਸਤੇ। ਅੱਜ ਪ੍ਰਸੰਗ ਆ ਰਿਹਾ ਹੈ, ਜਿਵੇਂ ਵੀ ਆਉਂਦਾ ਅਸੀਂ ਮਨ ਚਿੱਤ ਲਾ ਕੇ ਸੁਣੀਏ ਜੀ। ਰਮਤ ਰਾਮ ਜਬ ਗੁਰੂ ਪੇ। ਹਾਂ, ਕਵੀ ਸੰਤੋਖ ਸਿੰਘ ਜੀ ਕਹਿ ਰਹੇ ਹਨ, ਹੇ ਗੁਰਸਿੱਖੋ, ਹੇ ਸਰੋਤਾ ਜਨੋ, ਰਮਤ ਰਾਮ ਜਬ ਗੁਰੂ ਪੇ। ਰਾਮ ਰਮੰਤੀ ਰਾਮ ਆਏ ਰਾਮਾ, ਹੇ ਰਾਮ ਦੇ ਮਹਿਨੇ ਬਹੁਤ ਹੈ। ਏਕ ਰਾਮ ਦਸ਼ਰਥ ਕਾ ਬੇਟਾ, ਏਕ ਰਾਮ ਘਟ ਘਟ ਮੈਂ ਰੇਟਾ, ਏਕ ਰਾਮ ਕਾ ਸਗਲ ਪਸਾਰਾ, ਏਕ ਰਾਮ ਸਭ ਹੂੰ ਤੇ ਨਿਆਰਾ। ਇੱਕ ਤਾਂ ਦਸ਼ਰਥ ਦਾ ਪੁੱਤਰ ਬੇਟਾ ਹੋਇਆ ਰਾਮ, ਇੱਕ ਉਹ ਵੀ ਰਾਮ ਹੈ ਜੋ ਘਟ ਘਟ ਮੈਂ ਲੇਗਾ, ਹਰ ਇੱਕ ਸਰੀਰ ਦੇ ਵਿੱਚ ਹਰ ਇੱਕ ਹਿਰਦੇ ਵਿੱਚ ਬਿਰਾਜਮਾਨ ਹੈ। ਇੱਕ ਉਹ ਵੀ ਰਾਮ ਹੈ ਜਿਹਦਾ ਸਾਰਾ ਇਹ ਸੰਸਾਰ ਦਾ ਹਲਾਰਾ ਪਸਾਰਾ ਹੈ। ਇੱਕ ਰਾਮ ਸਭ ਹੋਂ ਤੇ ਨਿਆਰਾ, ਇੱਕ ਉਹ ਵੀ ਹੈ ਰਾਮ ਜਿਹੜਾ ਸਾਰਿਆਂ ਤੋਂ ਅਸੰਗ ਹੈ। ਇਹ ਵੇਦ ਦੀ ਸਰਤੀ ਵਿੱਚ ਐਸਾ ਜਿਹੜਾ ਸਾਰੇ ਰਾਮ ਰਿਹਾ ਹੋਵੇ, ਸਾਰੇ ਵਿਆਪਕ ਹੋ ਰਿਹਾ ਹੋਵੇ, ਉਸ ਕੋ ਕਹੀਏ ਹੈ ਰਾਮ। ਹੋ ਰਾਮ ਰਮੰਤੀ ਰਾਮ ਆਏ ਰਾਮਾ, ਜੋ ਰਾਮ ਰਮੰਤੀ ਕੀ ਰਮ ਰਿਹਾ ਹੈ ਅਤੇ ਸਾਰਿਆਂ ਵਿੱਚ ਉਹ ਆ ਰਿਹਾ ਹੈ, ਉਸਕੋ ਕਹੀਏ ਹੈ ਰਾਮ। ਇਸੇ ਤਰ੍ਹਾਂ ਇੱਥੇ ਉਹ ਵਿਆਪਕ ਸਰੂਪ ਜਿਹੜਾ ਰਮਤ ਨਾ ਵਿਆਪਕ ਦਾ ਹੈ, ਉਹ ਜਿਹੜਾ ਵਿਆਪਕ ਰੂਪ ਰਾਮ ਹੈ, ਉਸਦਾ ਸਰੂਪ ਜਦੋਂ ਸਤਿਗੁਰੂ ਰਾਮਦਾਸ ਸਾਹਿਬ ਜੀ ਉਹ ਗੁਰੂ ਹੋਏ ਜਗਤ ਗੁਰੂ ਬਣੇ, ਤਾਰਨ ਸਿੱਖਿਆ ਅਪਾਰ। ਇਸ ਵਾਸਤੇ ਅਪਾਰ ਹੀ ਅਪਾਰ ਗੁਰਸਿੱਖਾਂ ਨੂੰ ਸੰਸਾਰ ਸੁੰਦਰ ਤੋਂ ਤਾਰਨ ਵਾਸਤੇ ਐਸੇ ਪੂਰਨ ਬ੍ਰਹਮ ਕਉ। ਕਵੀ ਸੰਤੋਖ ਸਿੰਘ ਜੀ ਕਹਿੰਦੇ ਐਸੇ ਜਿਹੜੇ ਉਹ ਪ੍ਰਾਰੰਭ ਵਿਆਪਕ ਸਰੂਪ ਪੂਰਨ ਬ੍ਰਹਮ ਵਾਹਿਗੁਰੂ ਜੀ ਹਨ, ਬੰਦੋ ਬਾਰੰਬਾਰ ਉਹ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਹਨ। ਵੈਸੇ ਜਿਵੇਂ ਸੱਤਾ ਬਲਵੰਡ ਜੀ ਨੇ ਵੀ ਕਿਹਾ, ਧੰਨ ਧੰਨ ਸਤਿਗੁਰੂ ਰਾਮਦਾਸ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰਨ ਨਮਸਕਾਰ। ਜਿੰਨੀਆਂ ਜਿੰਨੀ ਗੁਰੂ ਨਾਨਕ ਸਾਹਿਬ ਦੀ ਸਿੱਖੀ ਹੈ, ਜਿੰਨੀਆਂ ਗੁਰੂ ਦੀਆਂ ਸਿੱਖ ਸੰਗਤਾਂ ਹਨ, ਇਹ ਗੁਰੂ ਰਾਮਦਾਸ ਸਾਹਿਬ ਜੀ ਸਾਰਿਆਂ ਨੇ ਆਪ ਜੀ ਨੂੰ ਪਾਰ ਬ੍ਰਹਮ ਰੂਪ ਜਾਣ ਕਰਕੇ ਨਮਸਕਾਰ ਕੀਤੀ, ਪਰਮੇਸ਼ਰ ਜਾਣ ਕੇ ਆਪ ਜੀ ਨੂੰ ਮੱਥਾ ਟੇਕ ਰਹੇ ਹੈ। ਇਸ ਕਰਕੇ ਉਸੇ ਭਾਵ ਨਾਲ ਇੱਥੇ ਕਵੀ ਸੰਤੋਖ ਸਿੰਘ ਜੀ ਕਹਿ ਰਹੇ ਆ, ਐਸੇ ਪੂਰਨ ਬ੍ਰਹਮ ਕਉ, ਐਸਾ ਜੋ ਗੁਰੂ ਰਾਮਦਾਸ ਸਾਹਿਬ ਜੀ ਪੂਰਨ ਬ੍ਰਹਮ ਸਰੂਪ ਹੈ, ਮੈਨੂੰ ਵਾਰ ਵਾਰ ਕਿ ਮੈਂ ਨਮਸਕਾਰ ਕਰ ਰਿਹਾ, ਮੱਥਾ ਟੇਕ ਰਿਹਾ ਹਾਂ। ਚੌਪਈ ਬੈਠ ਇਕਾਗਰ ਗੁਰੂ ਦਿਆਰਾ। ਹਾਂ, ਗੁਰੂ ਰਾਮਦਾਸ ਸਾਹਿਬ ਜੋ ਬੜੇ ਦਿਆਲੂ ਕਿਰਪਾਲੂ ਹੋਏ, ਆਪਣੀ ਮਨ ਦੀ ਬਿਰਤੀ ਨੂੰ ਇਕਾਗਰ ਕਰਕੇ, ਯਾਨੀ ਬਿਰਤੀ ਇੱਕ ਤਾਂ ਮੂੜ ਬਿਰਤੀ ਹੁੰਦੀ ਹੈ, ਜੋ ਕੋਈ ਸੂਝ ਸਮਝ ਹੀ ਨਾ ਹੋਣੀ। ਇੱਕ ਹੈ ਭਾਮਰ ਬਿਰਤੀ, ਜਿਹਦੇ ਵਿੱਚ ਵਾਹਿਗੁਰੂ ਅਲੋਪ ਹੀ ਹੈ, ਪਤਾ ਹੀ ਨਹੀਂ ਵੀ ਵਾਹਿਗੁਰੂ ਕੀ ਹੈ। ਇੱਕ ਹੈ ਅੰਤਰਮੁਖ ਬਿਰਤੀ, ਜਿਹਦੇ ਵਿੱਚ ਹਰ ਪਾਸੇ ਵਾਹਿਗੁਰੂ ਦੀ ਲੱਗਦਾ, ਸਵੈ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਲੇ, ਬ੍ਰਹਮ ਦੀ ਸਰ ਬ੍ਰਹਮ ਸੁਣੀਐ, ਏਕ ਏਕ ਵਿਖਾਣੇ ਆਤਮ ਵਸਾਰਾ, ਕਰਨ ਹਾਰਾ ਬ੍ਰਹਮ ਬਿਨਾ ਨਹੀਂ ਜਾਣੀਏ। ਇੱਕ ਉਹ ਹੈ ਜੋ ਸਾਰੇ ਉਹ ਵਾਹਿਗੁਰੂ ਨੂੰ ਵੇਖ ਰਹੀ ਹੈ, ਇੱਕ ਭਾਮਰ ਹੈ ਜਿਹਨੂੰ ਪਤਾ ਹੀ ਨਹੀਂ ਵੀ ਵਾਹਿਗੁਰੂ ਕੀ ਹੁੰਦਾ ਹੈ, ਇੱਕ ਮੂੜ ਬਿਰਤੀ ਹੈ। ਇੱਥੇ ਹੈ ਜਿਹੜੀ ਇਕਾਗਰ ਬਿਰਤੀ ਰਹਿੰਦੀ ਹੈ, ਹਮੇਸ਼ਾ ਗੁਰੂ ਪਰਮੇਸ਼ਰ ਵੱਲੋਂ ਰਹਿੰਦੀ, ਜਿਹਨੂੰ ਅਸੀਂ ਅੰਤਰਮੁਖ ਬਿਰਤੀ ਕਹਿ ਰਹੇ ਹਾਂ। ਕਿਉਂ ਗੁਰੂ ਦਿਆਲੂ ਜੀ ਇਕਾਗਰ ਮੁਖ ਬਿਰਤੀ ਕਰਕੇ ਬੈਠ ਕੇ ਦੀਵਾਨ ਵਿੱਚ ਮਨ ਮੇ ਐਸੇ ਕਰਤ ਵਿਚਾਰਾ, ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਵਿਚਾਰ ਕਰ ਰਹੇ ਹਨ, ਜਿਨ ਸਿਓ ਹਮਰੀ ਪ੍ਰੀਤ ਸੋ ਪੂਤੀ। ਇਸ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਨਾਲ ਸਾਡੀ ਬੜੀ ਪੂਤੀ ਕੀ ਪਵਿੱਤਰ ਪ੍ਰੀਤੀ ਹੈ ਸੀ, ਸੋ ਤੋ ਗਏ ਬਿਕੁੰਠ ਪਹੁਤੀ। ਉਹ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਪੰਜ ਭੌਤਿਕ ਸਰੀਰ ਦਾ ਤਿਆਗ ਕਰਕੇ ਸੱਚਖੰਡ ਗਮਨ ਕਰ ਗਏ ਨੇ। ਗੁਰ ਦੇਖੇ ਬਿਨ ਨੀਂਦ ਨਾ ਆਵੇ, ਸਾਨੂੰ ਤਾਂ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਨਾਲ ਦੇਖੇ ਤੋਂ ਬਗੈਰ ਨਾ ਪ੍ਰਤੱਖ ਨੀਂਦ ਆਉਂਦੀ ਹੈ, ਨਾ ਸਮਾਧੀ ਲਗਨ ਰੂਪ ਨੀਂਦ ਆਉਂਦੀ ਹੈ, ਨਾ ਸ਼ਾਂਤੀ ਰੂਪ ਨੀਂਦ ਆਉਂਦੀ ਹੈ। ਜਿਉਂ ਅੰਬੁਜ ਰੱਬ ਬਿਨ ਕੁਮਲਾਵੈ, ਕਹਿੰਦੇ ਜਿਹੜਾ ਕਵਲ ਦਾ ਫਲ ਹੈ, ਜੇ ਸੂਰਜ ਨਾ ਚੜੇ, ਜੋ ਕਮਲਾਇਆ ਰਹਿੰਦਾ ਮੁਰਝਾਇਆ ਰਹਿੰਦਾ ਹੈ। ਇਸੇ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਦਾ ਦਰਸ਼ਨ ਦੀਦਾਰ ਸੂਰਜਵਤ ਸੀ, ਜਦੋਂ ਸਰਦੇ ਸੀ ਸਾਜਾ ਜਿਹੜਾ ਮੁੱਖ ਕਵਲ ਵਾਂਗ ਖਿੜ ਜਾਂਦਾ ਸੀ, ਉਹ ਸੂਰਜ ਰੂਪ ਗੁਰੂ ਤੋਂ ਬਗੈਰ ਕਵਲ ਵਾਸਤੇ ਚਿਹਰਾ ਸਾਡਾ ਮੁਰਝਾ ਰਿਹਾ ਹੈ। ਕਰ ਵਿਵੇਕ ਮਨ ਕੋ ਠਹਿਰਾਇਓ, ਫਿਰ ਅੰਦਰ ਕਹਿੰਦੇ ਬ੍ਰਹਮ ਵਿਚਾਰ ਕਰਕੇ, ਵਿਵੇਕ ਕਰਕੇ, ਵਿਦਾਂਤ ਵਿੱਚ ਜੀਵ ਈਸ਼ ਦੀ ਏਕਤਾ ਦੀ ਵਿਚਾਰ ਕਰਨੀ, ਦੋ ਨੇ ਇੱਕ ਜੀਵ ਹੈ ਇੱਕ ਈਸ਼ਰ ਹੈ, ਦੋਹਾਂ ਵਿੱਚ ਹੀ ਬ੍ਰਹਮ ਹੈ, ਇਹ ਜਿਹੜਾ ਈਸ਼ਰ ਇਹਦਾ ਸ਼ਰਵਗਪਣਾ ਛੱਡ ਦੇਣਾ, ਵਿਚਾਰ ਕਰਦੇ ਹਾਂ ਤੇ ਜੀਵ ਦਾ ਅਲਪਗਪਣਾ ਛੱਡ ਦੇਣਾ, ਜਿਹੜੇ ਜੀਵ ਵਿੱਚ ਖੱਟ ਲੋਕ ਹੈ ਉਹਨਾਂ ਦਾ ਤਿਆਗ ਕਰ ਦੇਣਾ, ਉਧਰ ਜਿਹੜੇ ਈਸ਼ਰ ਦੇ ਵਿੱਚ ਉਹ ਖੱਟ ਗੁਣ ਹੈ, ਉਹ ਛੇ ਗੁਣ ਹੈ, ਉਹਨਾਂ ਦਾ ਤਿਆਗ ਕਰਨਾ, ਉਹਨਾਂ ਨੂੰ ਛੱਡ ਦੇਣਾ, ਦੋਹਾਂ ਵਿੱਚੋਂ ਜੋਤੀ ਸਰੂਪ ਹੈ ਵਾਹਿਗੁਰੂ ਹੈ। ਇਸ ਤਰ੍ਹਾਂ ਜਿਹੜਾ ਭਾਗ ਤਿਆਗ ਲਕਸ਼ਣਾਂ ਦੁਆਰਾ ਕੋਈ ਵਿਚਾਰ ਕਰਨੀ ਹੈ ਉਹਨੂੰ ਵਿਵੇਕ ਕਹਿੰਦੇ ਆ, ਵਿਦਵਾਨ ਹੋ ਜੇ ਤੀ ਜਿਸ ਚੀਜ਼ ਲਕਸ਼ਣਾਂ ਵੀ ਹੁੰਦੀ ਹੈ ਉਹਦੇ ਦੁਆਰਾ ਜਿਹੜਾ ਫਿਰ ਵਿਸਤਾਰ ਨਾਲ ਵਿਚਾਰ ਕਰਨਾ ਹੈ, ਇਹ ਸਾਰਾ ਵਿਚਾਰ ਸਾਗਰ ਪੜ੍ਹਿਆ ਹੋਇਆ ਭੇਤ ਖੁੱਲ ਜਾਂਦਾ ਹੈ। ਜਿਹੜੀ ਭਾਗ ਤਿਆਗ ਲਕਸ਼ਣ ਹੈ ਇਸ ਨੂੰ ਵਿਦਾਂਤੀਆਂ ਨੇ ਜ਼ਿਆਦਾ ਮੁੱਖਤਾ ਦਿੱਤੀ ਹੈ, ਜਹਿਲ ਜਿਹੜੀ ਲਕਸ਼ਣ ਹੈ ਇਹਦੇ ਵਿੱਚ ਨਿਊਨਤਾ ਦਰਸਾਈ ਹੈ। ਇਸ ਤਰ੍ਹਾਂ ਦੇ ਬੜੇ ਵਿਸਥਾਰ ਨਾਲ ਦ੍ਰਿਸ਼ਟਾਂਤ ਪ੍ਰਮਾਣ ਵੀ ਦਿੱਤੇ, ਜੋ ਲਕਸ਼ਣ ਵੀ ਕੀਤੇ, ਲਾਲ ਦਾਇਤੀ ਲਾਲ ਦੌੜਿਆ ਜਾਂਦਾ ਹੈ, ਹੁਣ ਲਾਲ ਰੰਗ ਦਾ ਕੱਪੜਾ ਨਹੀਂ ਦੌੜ ਸਕਦਾ ਹੈ, ਲਾਲ ਰੰਗ ਉਂਝ ਵੀ ਜੜ ਹੈ ਉਹ ਨਹੀਂ ਦੌੜ ਸਕਦਾ ਹੈ, ਤੇ ਉਹ ਕੋਲੋਂ ਗ੍ਰਹਿਣ ਕਰਨਾ ਵੀ ਲਾਲ ਰੰਗ ਦਾ ਕੋਈ ਘੋੜਾ ਦੌੜਿਆ ਜਾਂਦਾ ਹੈ। ਇੰਨਾ ਤਾਂ ਕੱਪੜਾ ਦੌੜ ਸਕਦਾ ਲਾਲ ਰੰਗ ਦਾ, ਨਾ ਲਾਲ ਰੰਗ ਆਪ ਹੀ ਦੌੜ ਪਾ ਸਕਦਾ ਹੈ। ਤੇ ਕੋਲੋਂ ਕੁਝ ਹੋਰ ਗ੍ਰਹਿਣ ਕਰਨਾ ਇਹ ਜਹਤੀ ਲਕਸ਼ਣਾ ਹੈ। ਇਹ ਲੈ ਗੰਗਾਇਮ ਗ੍ਰਾਮ। ਤੇ ਕਿਸੇ ਨੇ ਪੁੱਛਿਆ ਵੀ ਤੂੰ ਕਿੱਥੇ ਰਹਿੰਦਾ ਹੈ? ਉਹ ਕਹਿੰਦਾ ਗੰਗਾ ਮੇ ਗ੍ਰਾਮ, ਮੇਰਾ ਜਿਹੜਾ ਪਿੰਡ ਹੈ ਗੰਗਾ ਵਿੱਚ ਹੈ। ਹੁਣ ਗੰਗਾ ਤਾਂ ਇੱਕ ਪਾਣੀ ਦਾ ਪ੍ਰਵਾਹ ਹੈ, ਪਾਣੀ ਦੇ ਪ੍ਰਵਾਹ ਵਿੱਚ ਤਾਂ ਨਹੀਂ ਹੋ ਸਕਦਾ ਹੈ ਘਰ। ਉੱਥੇ ਵੀ ਨਾਲ ਗ੍ਰਹਿਣ ਕਰਨਾ ਵੀ ਗੰਗਾ ਦੇ ਕਿਨਾਰੇ 'ਤੇ ਮੇਰਾ ਘਰ ਹੈ, ਪ੍ਰਵਾਹ ਵਿੱਚ ਨਹੀਂ ਹੈ, ਕਿਨਾਰੇ 'ਤੇ। ਇਸ ਤਰ੍ਹਾਂ ਜਾਣੇ ਹੁਣ ਜਿਹੜਾ ਕੋਈ ਛੱਡਣਾ ਅਤੇ ਗ੍ਰਹਿਣ ਕਰਨਾ ਕੀ ਕਰਾਂਗੇ ਬ੍ਰਹਮ ਵਿੱਚ? ਜੀਵ ਇਸ ਦੀ ਏਕਤਾ ਵਾਸਤੇ ਭਾਗ ਤਿਆਗ ਲਕਸ਼ਣ ਆ ਵੀ ਇਹ ਫਲਾਨਾ ਉਹੀ ਹੈ, ਇਹ ਭਾਗ ਤਿਆਗ ਦਾ ਲਕਸ਼ਣਾਂ ਦੇ ਲਕਸ਼ਣ ਨੇ, ਚਿੰਨ ਨੇ। ਇਹ ਰਾਮ ਸਰੂਪ ਉਹੀ ਹੈ, ਭਾਵ ਹੈ ਵੀ ਉਹ ਕਿਸੇ ਸਮੇਂ ਬੜੀ ਵਿਭੂਤੀ ਸਹਿਤ, ਹਾਥੀ ਘੋੜਿਆਂ ਸਹਿਤ ਕਿਸੇ ਮਨੁੱਖ ਨੂੰ ਦੇਖਿਆ ਸੀ, ਅਤੇ ਫਿਰ ਕਿਤੇ 12-13 ਸਾਲਾਂ ਪਿੱਛੋਂ ਉਹੀ ਮਨੁੱਖ ਦੇਖਿਆ, ਉਹ ਨੰਗ ਮਲੰਗ, ਉਹ ਵਿਚਾਰਾ ਕੱਪੜੇ ਵੀ ਪਾਟੇ, ਇਹ ਪੈਰਾਂ ਤੋਂ ਵੀ ਨੰਗਾ, ਕਿੱਥੇ ਹਾਥੀ ਘੋੜੇ 'ਤੇ ਕਿੱਥੇ ਪੈਦਲ ਜਾ ਰਿਹਾ ਹੈ। ਕਿਸੇ ਨੇ ਪੁੱਛ ਲਿਆ ਵੀ ਇਹ ਕੌਣ? ਕਹਿੰਦੇ ਉਹੀ ਹੈ ਰਾਮ, ਭਾਵ ਜਿਹੜਾ ਪਹਿਲਾਂ ਹਾਥੀਆਂ ਘੋੜਿਆਂ 'ਤੇ ਸੁਖਪਾਲਕੀਆਂ 'ਤੇ ਚੜ੍ਹ ਕੇ ਜਾਂਦਾ ਸੀ, ਜਿਹੜੇ ਅੱਗੇ ਅੱਗੇ ਚੋਬਦਾਰ ਹੁੰਦੇ ਸੀ, ਉਹੀ ਹੈ ਹੁਣ, ਭਾਵੇਂ ਨੰਗ ਮਲੰਗ ਹੈ, ਹੁਣ ਭਾਵੇਂ ਕੁਛ ਨਹੀਂ ਇਹਦੇ ਕੋਲ, ਸਰੀਰ ਕਰਕੇ ਉਹੀ ਹੈ। ਭਾਵ ਹੈ ਵੀ ਉਹਦੇ ਜਿਹੜਾ ਪਹਿਲੇ ਸਮੇਂ ਵਿੱਚ ਹਾਥੀ ਘੋੜੇ ਸੀ ਉਹ ਛੱਡ ਦਿਓ, ਅਤੇ ਹੁਣ ਦਾ ਨੰਗ ਮਲੰਗਪਣਾ ਛੱਡ ਦਿਓ, ਅਤੇ ਸਰੀਰ ਕਰਕੇ ਤਾਂ ਉਹੀ ਹੈ ਨਾ। ਇਹਨੂੰ ਕਹਿੰਦੇ ਨੇ ਭਾਗ ਤਿਆਗ ਲਕਸ਼ਣਾ। ਜਿਹੜਾ ਜੀਵ ਦਾ ਅਲਪਗਪਣਾ ਹੈ, 6 ਔਗਣ ਇਹ ਛੱਡ ਦੇਣੇ, ਈਸ਼ਰ ਦੇ ਜਿਹੜੇ 6 ਗੁਣ ਉਹ ਤਿਆਗ ਦੇਣੇ। ਈਸ਼ਰ ਵਿੱਚ ਵੀ ਬ੍ਰਹਮ ਹੈ, ਜੀਵ ਦੇ ਵਿੱਚ ਵੀ ਉਹ ਵਾਹਿਗੁਰੂ ਦੀ ਅੰਸ਼ ਹੈ, ਉਹੀ ਜੋਤ ਹੈ। ਜੋਤ ਵਿੱਚ ਨਾ ਈਸ਼ਰ ਦੇ ਫਰਕ ਹੈ, ਨਾ ਜੀਵ ਦੇ ਅੰਦਰ ਜੋਤ ਵਿੱਚ ਫਰਕ ਹੈ, ਦੋਹਾਂ ਦੀ ਏਕਤਾ ਜੋਤ ਵਿੱਚ ਕਰਕੇ ਹੈ। ਇਹੋ ਜਿਹੜੀ ਵਿਚਾਰ ਕਰਨੀ ਉਹਨੂੰ ਵਿਵੇਕ ਕਹਿੰਦੇ ਨੇ। ਬੜਾ ਲੰਮਾ ਚੌੜਾ ਫੈਲਾਅ ਹੈ, ਉਹਦੇ ਵਿੱਚ ਮੈਂ ਤਾਂ ਥੋੜ੍ਹਾ ਜਿਹਾ ਕਹਿ ਰਿਹਾ ਹਾਂ, ਇਹ ਬੜਾ ਮੱਥਾ ਮਾਰਨਾ ਪੈਂਦਾ, ਫਿਰ ਥੋੜ੍ਹਾ ਜਿਹਾ ਇਹਦਾ ਭੇਤ ਖੁੱਲਦਾ ਹੈ। ਇੱਥੇ ਉਹ ਕਵੀ ਜੀ ਹੁਣ ਵਿਦਾਂਤ ਪੜ੍ਹਿਆ ਹੈ, ਜਿਸ ਕਰਕੇ ਉਹ ਕਿਤੇ ਕਿਤੇ ਦਰਸਾ ਜਾਂਦਾ, ਕਰ ਵਿਵੇਕ ਮਨ ਕੋ ਠਹਿਰਾਇ, ਵੀ ਸਾਡੇ ਅੰਦਰ ਵੀ ਜੋਤੀ ਸਰੂਪ ਵਾਹਿਗੁਰੂ ਬ੍ਰਹਮਾਨ ਹੈ, ਗੁਰੂ ਅਮਰਦਾਸ ਸਾਹਿਬ ਜੀ ਅੰਦਰ, ਗੁਰਸਿੱਖਾਂ ਅੰਦਰ ਵੀ ਉਹੀ ਬੈਠਾ ਹੈ, ਵੀ ਆਪੇ ਉਹ ਇਹ ਕਾਰਜ ਕਰਨ ਵਾਲਾ ਹੈ। ਗੁਰਤਾ ਗੱਦੀ ਤਖ਼ਤ ਉੱਪਰ ਬੈਠ ਕੇ ਆਪੇ ਸਾਥ ਉਸ ਨੂੰ ਸੇਵਾ ਕਰਾਉਣ ਵਾਲਾ ਹੈ, ਆਪੇ ਗੁਰਤਾ ਗੱਦੀਆਂ ਇਹ ਤਖ਼ਤ ਬਖਸ਼ਣ ਵਾਲਾ ਹੈ, ਆਪੇ ਫਿਰ ਸਾਡੇ ਰਾਹੀਂ ਇਹ ਸੇਵਾ ਲੈਣ ਵਾਲਾ ਹੈ। ਇਹ ਸਭ ਕੁਛ ਪਰਮੇਸ਼ਰ ਹੀ ਕਰ ਰਿਹਾ ਹੈ, ਗੁਰੂ ਅਮਰਦਾਸ ਸਾਹਿਬ ਜੀ ਪਰਮੇਸ਼ਰ, ਉਹਨਾਂ ਦੀ ਸਾਰੀ ਖੇਲ। ਇਸ ਘਾਟ ਕੀ ਪੁੱਤਰੀ ਕਹਾਂ ਕਰੇ ਵਪਰੀ ਖਿਲਾ ਬਨ ਹਾਰੋ ਜਨ ਹੈ, ਇਹ ਤਾਂ ਵਾਹਿਗੁਰੂ ਦੀ ਇਹ ਸਾਰੀ ਲੀਲਾ। ਇਸ ਤਰ੍ਹਾਂ ਦਾ ਵਿਵੇਕ ਕਰਕੇ ਵਿਚਾਰ ਕਰਕੇ ਮਨ ਨੂੰ ਟਿਕਾ ਲਿਆ ਹੈ। ਸਤਨਾਮ ਸਿਮਰਨ ਚਿਤ ਲਾਇਓ, ਇਹ ਸੱਚਾ ਨਾਮ ਵਾਹਿਗੁਰੂ ਹੈ, ਉਹਦੇ ਸਿਮਰਨ ਕਰਨ ਵਿੱਚ ਆਪਣਾ ਚਿੱਤ ਲਾ ਲਿਆ ਗੁਰੂ ਰਾਮਦਾਸ ਸਾਹਿਬ ਜੀ ਨੇ। ਬਹਰੋ ਮਨ ਮਹਿ ਕੀਨ ਵਿਚਾਰਾ, ਇੱਕ ਦਿਨ ਬੈਠਿਆਂ ਬੈਠਿਆਂ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਵਿਚਾਰ ਕੀਤਾ ਹੈ, ਸੋ ਕਰੀਏ ਜੋ ਗੁਰੂ ਉਚਾਰਾ। ਸਾਨੂੰ ਤਾਂ ਉਹੀ ਕੁਝ ਕਰਨਾ ਚਾਹੀਦਾ ਹੈ ਜੋ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਸਾਨੂੰ ਕਿਹਾ ਸੀ। ਵਿਲਮ ਖੋਏ ਕਰ ਕਰੀਏ ਸੋਈ, ਸਾਨੂੰ ਹੁਣ ਢਿੱਲ ਮਿੱਠ ਨਹੀਂ ਕਰਨੀ ਚਾਹੀਦੀ, ਦੇਰੀ ਛੱਡ ਕੇ ਉਹੀ ਅਸੀਂ ਕਾਰਜ ਕਰੀਏ ਜੋ ਗੁਰੂ ਕੀ ਆਗਿਆ ਹੋਈ। ਜੈਸੇ ਕਾਰਜ ਸੀਗਰ ਸੋ ਹੋਈ, ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਆਗਿਆ ਨਾਲ ਉਹ ਜਿਹੜਾ ਕਾਰ ਪ੍ਰਾਰੰਭ ਹੋਇਆ ਉਹ ਛੇਤੀ ਹੋ ਜਾਏ। ਤਾਲ ਬਨਾਵਨ ਚਾਹ ਚਾਹਿਸ ਭਲੇ, ਕਿਉਂਕਿ ਗੁਰੂ ਅਮਰਦਾਸ ਸਾਹਿਬ ਜੀ ਚੰਗੀ ਤਰ੍ਹਾਂ ਜਿਹੜਾ ਅੰਮ੍ਰਿਤ ਸਰੋਵਰ ਹੈ ਉਹ ਬਣਾਇਆ ਚਾਹੁੰਦੇ ਸਨ, ਇਸ ਕਰਕੇ ਗੁਰੂ ਰਾਮਦਾਸ ਸਾਹਿਬ ਜੀ ਵਿਚਾਰਦੇ ਵੀ ਚੰਗੀ ਤਰ੍ਹਾਂ ਜਿਹੜਾ ਇਹ ਅੰਮ੍ਰਿਤ ਸਰੋਵਰ ਹੁਣ ਸਾਨੂੰ ਬਣਾਉਣਾ ਚਾਹੀਦਾ ਹੈ। ਕਹਿਓ ਸਭਨ ਸੋ ਮਾਝੈ ਚਲੇ, ਕਿਉਂ ਵਿਚਾਰ ਕੇ ਸਾਰਿਆਂ ਗੁਰਸਿੱਖ ਸਿੱਖਾਂ ਨੂੰ ਕਿਹਾ ਵੀ ਆਪਾਂ ਜਿਹੜਾ ਮਾਝੇ ਵਿੱਚ ਅਸਥਾਨ ਹੈ ਉਧਰ ਨੂੰ ਜਾਣਾ ਹੈ। ਮੋਹਨ ਮੋਹਰੀ ਸੰਗ ਸੋ ਕਹੈ, ਜਾਣ ਸਮੇਂ ਜਿਹੜਾ ਮੋਹਨ ਗੁਰੂ ਅਮਰਦਾਸ ਸਾਹਿਬ ਦਾ ਵੱਡਾ ਸਾਹਿਬਜ਼ਾਦਾ ਹੈ ਤੇ ਛੋਟੇ ਮੋਹਰੀ ਜੀ ਹਨ, ਉਹਨਾਂ ਦੇ ਸਾਥ ਕਹਿਣ ਲੱਗੇ ਹਨ, ਹਮਕੋ ਗੁਰ ਕੀ ਆਗਿਆ ਹੈ, ਸਾਨੂੰ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਕਰਾਉਣ ਦੀ ਆਗਿਆ ਹੈ। ਸੁਧਾ ਸਰੋਵਰ ਕੋ ਬਨਵਾਵੈ, ਇਸ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਆਗਿਆ ਨਾਲ ਅਸੀਂ ਗੁਰੂ ਕੇ ਚੱਕ ਜਾ ਕੇ ਅੰਮ੍ਰਿਤ ਸਰੋਵਰ ਬਣਵਾਵਾਂਗੇ। ਤੁਮ ਭੀ ਆਇਸ ਕਰਹੋ ਅਲਾਵਨ, ਇਹ ਮੋਹਨ ਮੋਹਰੇ ਜੀ ਤੁਸੀਂ ਵੀ ਗੁਰੂ ਅਮਰਦਾਸ ਸਾਹਿਬ ਜੀ ਦੇ ਸਾਹਿਬਜ਼ਾਦੇ ਹੋ, ਤੁਸੀਂ ਵੀ ਸਾਨੂੰ ਆਗਿਆ ਕਰਦੇ ਵੀ ਜਾ ਕੇ ਛੇਤੀ ਬਣਾਓ ਅੰਮ੍ਰਿਤ ਸਰੋਵਰ। ਆਪਣਾ ਮਨੋਰਥ ਸਭਨ ਸੁਣਾਵਾ, ਇਸ ਤਰ੍ਹਾਂ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੇ ਜਿਹੜਾ ਮਨ ਦਾ ਤੀਬਰ ਫੁਰਨਾ ਸੀ ਸਾਰਿਆਂ ਨੂੰ ਖੋਲ ਕੇ ਸੁਣਾਇਆ ਹੈ। ਪ੍ਰੇਮ ਮਹਾ ਪਰਿਵਾਰ ਵਧਾਵਾ, ਜਿੰਨਾ ਮਹਾਰਾਜ ਦਾ ਪਰਿਵਾਰ ਸੀ, ਬੀਬੀ ਭਾਨੀ ਜੀ, ਪ੍ਰਿਥੀ ਚੰਦ, ਮਹਾਦੇਵ, ਸ੍ਰੀ ਅਰਜਨ ਦੇਵ ਜੀ, ਭਾਈ ਸਾਹਿਬ, ਭਾਈ ਗੁਰਦਾਸ ਵਰਗੇ ਜਿੰਨੇ ਗੁਰੂ ਕੇ ਸਿੱਖ ਸੇਵਕ ਸਭ ਪਰਿਵਾਰ ਹੀ ਸਭ ਨੇ ਬੜਾ ਪ੍ਰੇਮ ਪਿਆਰ ਵਧਾਇਆ ਵੀ ਨਾਈ ਜਾਣ। ਮਿਲ ਕਰ ਗਵਨ ਕੀਨ ਤਤਕਾਲ ਹੈ, ਆਪਣੇ ਪਰਿਵਾਰ ਨੂੰ ਮਿਲ ਜੁੜ ਕੇ ਬੜੀ ਛੇਤੀ ਗੁਰੂ ਕੇ ਚੱਕ ਵੱਲ ਨੂੰ ਚੱਲਣਾ ਕੀਤਾ ਹੈ। ਸਿੱਖ ਸੰਗਤਾਂ ਸੰਗ ਬਿਲਾਸ ਹੈ, ਸਿੱਖ ਸੰਗਤਾਂ ਸੰਗ ਵਿਸਾਲ ਹੈ, ਸਿੱਖ ਸੰਗਤਾਂ ਸੰਗ ਵਿਸਾਲ ਹੈ। ਆਪ ਜੀ ਦੇ ਨਾਲ ਗੁਰੂ ਕੀਆਂ ਸਿੱਖ ਸੰਗਤਾਂ ਰਸਾਲਾ ਕੀ ਬਹੁ ਗਿਣਤੀ ਵਿੱਚ ਜ਼ਿਆਦਾ ਹਨ। ਭਏ ਤੁਰੰਗਨ ਪਰ ਅਸਵਾਰ, ਗੁਰੂ ਰਾਮਦਾਸ ਸਾਹਿਬ ਜੀ ਚੱਲਣ ਸਮੇਂ ਘੋੜੀ ਉੱਪਰ ਅਸਵਾਰ ਹੋ ਗਏ ਹਨ। ਜੋ ਪਾਰੋ ਨੇ ਦੀਨ ਉਦਾਰ, ਜੋ ਗੁਰੂ ਭਾਈ ਪਾਰੋ ਪਰਮਹੰਸ ਨੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਇਹ ਭੇਟਾ ਵਜੋਂ ਸ੍ਰੇਸ਼ਟ ਘੋੜੀ ਦਿੱਤੀ ਸੀ, ਕੁਝ ਮਾਇਆ ਅਤੇ ਕੁਝ ਕੀਮਤੀ ਬਸਤਰ ਅਤੇ ਇੱਕ ਇੱਕ ਕੀਮਤੀ ਘੋੜੀ ਭਾਈ ਪਾਰੋ ਜੀ ਨੇ ਜਿਸ ਵੇਲੇ ਲੱਲਾ ਨਗਰ ਵਿੱਚ ਜਾ ਕੇ ਸਰੀਰ ਤਿਆਗਿਆ ਹੈ, ਬਾਕੀ ਜਿੰਨਾ ਘਰ ਦਾ ਸਭ ਕੁਝ ਸੀ ਜਿਵੇਂ ਕਿਸੇ ਦੀ ਯੋਗਤਾ ਸੀ ਉਹ ਦੇ ਦਿੱਤਾ ਸੀ। ਤਿੰਨ ਕੁ ਚੀਜ਼ਾਂ ਗੁਰੂ ਅਮਰਦਾਸ ਸਾਹਿਬ ਜੀ ਦੀ ਭੇਟਾ ਵਾਸਤੇ ਰੱਖ ਲਈਆਂ ਸੀ, ਘੋੜੀ, ਕੁਝ ਖੁੱਲ੍ਹੀ ਮਾਇਆ, ਕੁਝ ਕੀਮਤੀ ਬਸਤਰ, ਅਤੇ ਕਿਹਾ ਸੀ ਵੀ ਇਹ ਸਾਰਾ ਕੁਛ ਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ੂਰੀ ਪਹੁੰਚਾ ਦੇਣਾ। ਫਿਰ ਮੋਹਰੀ ਜੀ ਜਦੋਂ ਗਏ ਸਨ, ਲੈ ਕੇ ਆਏ ਸਨ, ਉਸ ਵੇਲੇ ਫਿਰ ਗੁਰੂ ਅਮਰਦਾਸ ਸਾਹਿਬ ਜੀ ਨੇ ਸਾਰਾ ਕੁਛ ਗੁਰੂ ਰਾਮਦਾਸ ਸਾਹਿਬ ਜੀ ਨੂੰ ਦੇ ਦਿੱਤਾ ਸੀ ਵੀ ਕੀਮਤੀ ਵਸਤਰ ਵੀ ਤੁਸੀਂ ਸਜਾਓ, ਆਹ ਮਾਇਆ ਵੀ ਤੁਸੀਂ ਲੈ ਲਓ, ਆਹ ਜਿਹੜੀ ਭਾਈ ਪਾਰੋ ਜੀ ਨੇ ਸਾਨੂੰ ਪਿਆਰ ਨਾਲ ਭੇਟਾ ਘੋੜੀ ਕੀਤੀ ਇਹਦੇ ਉੱਪਰ ਵੀ ਤੁਸੀਂ ਹੀ ਅਸਵਾਰੀ ਕਰਨੀ। ਇਸ ਕਰਕੇ ਕਹਿੰਦੇ ਜੋ ਭਾਈ ਪਾਰੋ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਘੋੜੀ ਭੇਟਾ ਕੀਤੀ, ਗੁਰੂ ਰਾਮਦਾਸ ਸਾਹਿਬ ਜੀ ਨੂੰ ਅੱਗੇ ਇਹਨਾਂ ਵੱਲੋਂ ਹਾਸਲ ਹੋ ਗਈ, ਉਸ ਉੱਪਰ ਸਵਾਰੀ ਕੀਤੀ। ਆਪ ਜੀ ਨੇ ਚੰਚਲ ਮਹਾ ਚਲਤ ਗੁਣ ਰੂਰੀ, ਆ ਚੰਗੇ ਸੋਹਣੇ ਗੁਣਾਂ ਵਾਲੀ ਇਹ ਘੋੜੀ ਹੈ, ਬੜੀ ਚੰਚਲ ਹੋ ਕੇ ਬਸ ਜਾਣੀ ਤੇਜ਼ੀ ਨਾਲ ਚੱਲਦੀ ਹੈ। ਉਛਰਤ ਵੱਡੇ ਬੇਗ ਤੇ ਪੂਰੀ, ਬੜੇ ਤਕੜੇ ਬੇਗ ਨਾਲ ਬੜੇ ਤੇਜ਼ੀ ਨਾਲ ਭਰੀ ਹੈ, ਤੇ ਇਸ ਤਾਂ ਨੂੰ ਉੱਛੜੀ ਹੈ, ਛਲਾਂਗਾ ਲਾਉਂਦੀ ਹੈ। ਮਨਹੋ ਅਵਨ ਪਾਰ ਪਾਏ ਨਾ ਪਲਾਵੇ ਹੈ, ਇੰਨੀ ਕਹਿੰਦੇ ਦੌੜਦੀ ਹੈ, ਮਨੋ ਧਰਤੀ ਉੱਪਰ ਤਾਂ ਪੈਰ ਹੀ ਨਹੀਂ ਲਾਉਂਦੀ ਹੈ। ਦੇਖਿਅਤ ਉੱਡੀ ਗਗਨ ਜਨ ਜਾਵੇ ਹੈ, ਹਾਂ ਕਹਿੰਦੇ ਦੇਖਣ ਵਾਲੇ ਨੂੰ ਇਉਂ ਪ੍ਰਤੀਤ ਹੁੰਦੀ ਵੀ ਘੋੜੀ ਧਰਤੀ ਤੇ ਤਾਂ ਨਹੀਂ ਪੈਰ ਲਾ ਰਹੀ, ਤਾਂ ਆਕਾਸ਼ ਵਿੱਚ ਹੀ ਉੱਡੀ ਜਾ ਰਹੀ ਹੈ। ਮਨ ਕੀ ਗਤ ਕੋ ਲਖ ਬੇ ਕਰੇ, ਫਿਰ ਜਿਹੜੀ ਘੋੜੀ ਆਮ ਘੋੜੀਆਂ ਵਰਗੀ ਨੀ, ਜਿਹੜਾ ਉੱਪਰ ਅਸਵਾਰੀ ਕਰਨ ਵਾਲਾ ਅਸਵਾਰ ਉਹਦੇ ਮਨ ਦੀ ਹਾਲਤ ਨੂੰ ਕਹਿੰਦੇ ਜਾਣਨਾ ਕਰਨ ਵਾਲੀ ਹੈ। ਆ ਜਿਹੜਾ ਅਸਵਾਰ ਉਹਦੇ ਮਨ ਦੇ ਅਨੁਸਾਰ ਹੋ ਕੇ ਘੋੜੀ ਜਾਂਦੀ ਹੈ, ਜਿਵੇਂ ਉਹਦਾ ਅਸਵਾਰ ਦਾ ਮਨ ਕਹਿੰਦਾ ਹੈ ਨਾ, ਉਸੇ ਤਰ੍ਹਾਂ ਹੀ ਚੱਲਦੀ ਹੈ। ਜੇ ਉਹ ਕਹਿੰਦਾ ਵੀ ਹੌਲੀ ਹੋ ਜਾਏ ਤਾਂ ਹੌਲੀ ਹੋ ਜਾਂਦੀ, ਵੀ ਮਨ ਅਸਵਾਰ ਵਾਲਾ ਮਨ ਫੁਰਨਾ ਕਰਦਾ ਵੀ ਤੇਜ਼ ਚੱਲੇ, ਫਿਰ ਉਹ ਤੇਜ਼ ਚੱਲੀ ਹੈ। ਜਿਮ ਇੱਛਾ ਤਿਮ ਹੀ ਅਨੁਸਾਰ, ਕਹਿੰਦੇ ਅਸਵਾਰ ਅਸਵਾਰੀ ਕਰਨ ਵਾਲੇ ਦੀ ਮਨ ਦੀ ਇੱਛਾ ਹੁੰਦੀ ਉਸੇ ਤਰ੍ਹਾਂ ਉਹਦੇ ਅਨੁਸਾਰ ਹੀ ਹੁੰਦੀ, ਉਵੇਂ ਚੱਲਦੀ ਹੈ। ਅਲਪ ਕਾਲ ਮਹਿ ਚੱਲ ਹੈ ਵਿਸਾਲਾ, ਇਹ ਵੀ ਉਹ ਘੋੜੀ ਵਿੱਚ ਖੂਬੀ ਹੈ ਵੀ ਥੋੜੇ ਸਮੇਂ ਦੇ ਵਿੱਚ ਬਹੁਤਾ ਚੱਲਦੀ, ਬਹੁਤਾ ਰਸਤਾ ਤੈਅ ਕਰ ਦਿੰਦੀ ਹੈ। ਅਬ ਲੋਕਾ ਹੈ ਬਿਸ ਮਹਿ ਨਰ ਜਾਲਾ, ਤੇ ਲੋਕ ਜਦੋਂ ਘੋੜੀ ਚੱਲਦੀ ਹੈ ਦੇਖ ਦੇਖ ਕੇ ਅਚਰਜੀ ਹੀ ਹੁੰਦੇ ਹੈ। ਚੱਕ ਗੁਰੂ ਕੇ ਪਹੁੰਚੇ ਜਾਏ, ਇਸ ਤਰ੍ਹਾਂ ਘੋੜੀ ਉੱਪਰ ਸਵਾਰ ਹੋਏ ਚੱਲਦੇ ਚਲਾਉਂਦੇ ਜਿੱਥੇ ਗੁਰੂ ਕਾ ਚੱਕ ਹੈ, ਜਿਸਨੂੰ ਅੱਜ ਕੱਲ੍ਹ ਸ੍ਰੀ ਅੰਮ੍ਰਿਤਸਰ ਸ਼ਹਿਰ ਕਹਿੰਦੇ ਹਾਂ, ਇੱਥੇ ਆ ਪਹੁੰਚੇ ਹਨ। ਸੰਗ ਸੰਗਤਾਂ ਹੈ ਸਮੁਦਾਇ, ਗੁਰੂ ਰਾਮਦਾਸ ਸਾਹਿਬ ਜੀ ਇਕੱਲੇ ਨਹੀਂ, ਆਪ ਜੀ ਦੇ ਨਾਲ ਬੇਅੰਤ ਬੇਅੰਤ ਗੁਰੂ ਕੀਆਂ ਸਿੱਖ ਸੰਗਤਾਂ ਵੀ ਹਨ। ਕਾਰ ਤਾਲ ਕੀ ਕਛ ਕਰਵਾਈ, ਪਹਿਲਾਂ ਵੀ ਇਹ ਅੰਮ੍ਰਿਤ ਸਰੋਵਰ ਦੀ ਜਿਹੜੀ ਕਾਰ ਸੇਵਾ ਆਪ ਜੀ ਨੇ ਕਰਵਾਈ ਸੀ, ਹੁਣ ਦੁਬਾਰਾ ਫਿਰ ਆ ਕੇ ਕਰਵਾਉਣ ਲੱਗ ਪਏ। ਸਿੱਖ ਨਿਕਾਸ ਹੈ ਬਹੁ ਫਲ ਪਾਈ, ਹਾਂ ਗੁਰੂ ਕੇ ਸਿੱਖ ਸੇਵਾ ਕਾਰ ਸੇਵਾ ਕਰ ਰਹੇ ਕੱਢ ਰਹੇ ਆ, ਜਿਹੜੀ ਖੁਦਾਈ ਕਰ ਕਰਕੇ ਮਿੱਟੀ ਤੇ ਬੜੀ ਇਸ ਤਰ੍ਹਾਂ ਫਲਸ਼ਦ ਫਲਾਂ ਨੂੰ ਪਾ ਰਹੇ ਹਨ। ਮਹਾ ਮਹਾਤਮ ਸਤਿਗੁਰ ਕਹੇ, ਗੁਰੂ ਰਾਮਦਾਸ ਸਾਹਿਬ ਜੀ ਕਾਰ ਸੇਵਾ ਕਰਾਉਂਦੇ ਹੋਏ ਅੰਮ੍ਰਿਤ ਸਰੋਵਰ ਦੀ ਮਹਾਨ ਮਹਿਮਾ ਕਹਿ ਰਹੇ ਹਨ। ਕਾਰ ਕਢਤ ਮਨ ਬਾਂਛਤ ਲਹੈ, ਜਿਹੜਾ ਇਹ ਕਾਰ ਸੇਵਾ ਕਰੇਗਾ ਉਹ ਜੋ ਉਹਦਾ ਮਨ ਚਾਹੁੰਦਾ ਉਹੀ ਉਹ ਲੈ ਲਵੇਗਾ। ਕਿਤਕ ਮਾਸ ਜਬ ਰਹਿਤ ਬਿਤਾਏ, ਹਾਂ ਜਦੋਂ ਇਹ ਗੁਰੂ ਕੇ ਚੱਕ ਰਹਿ ਕੇ ਕਾਰ ਸੇਵਾ ਕਰਾਉਂਦਿਆਂ ਕੁਝ ਮਹੀਨੇ ਬਤੀਤ ਕੀਤੇ ਆਪ ਜੀ ਨੇ। ਕੀਰਤ ਪਸਰੀ ਛਿਤ ਅਧਿਕਾਏ, ਗੁਰੂ ਰਾਮਦਾਸ ਸਾਹਿਬ ਜੀ ਧਰਤੀ ਉੱਪਰ ਬੜੀ ਮਹਿਮਾ ਫੈਲ ਗਈ ਹੈ। ਅਨਕ ਪ੍ਰਕਾਰ ਮਨੋਰਥ ਮਨ ਕੇ, ਗੁਰੂ ਰਾਮਦਾਸ ਸਾਹਿਬ ਜੀ ਤਾਂ ਐਸੇ ਹੈ ਜਿਹੜੇ ਅਨੇਕਾਂ ਤਰ੍ਹਾਂ ਦੇ ਮੰਦੇ ਹੈ, ਤਰ੍ਹਾਂ ਤਰ੍ਹਾਂ ਦੇ ਫੁਰਨੇ ਹਨ। ਕਰਤ ਸੰਪੂਰ ਪੂਰਨ ਸਿੱਖਣ ਗਨ ਕੇ, ਜਿਹੜਾ ਵੀ ਸਿੱਖ ਚੱਲਦਾ ਇੱਕ ਹੋਵੇ ਦੋ ਹੋਵੇ ਬਹੁਤੇ, ਹੁਣ ਸਾਰਿਆਂ ਦੇ ਮੰਦੇ ਫੁਰਨੇ ਸਤਿਗੁਰੂ ਪੂਰੇ ਕਰਦੇ। ਜਹ ਕਹਿ ਸੁਜਾਸ ਕਰਹਿ ਨਰ ਨਾਰੀ, ਇਸ ਕਰਕੇ ਜਿੱਥੇ ਕਿੱਥੇ ਵੀ ਮਾਈ ਭਾਈ ਬੈਠਾ ਉੱਥੇ ਗੁਰੂ ਰਾਮਦਾਸ ਸਾਹਿਬ ਜੀ ਦਾ ਸ੍ਰੇਸ਼ਟ ਜਸ ਕਰ ਰਿਹਾ ਹੈ। ਆਵਨ ਲਾਗਸ ਨਿਤ ਧਨ ਭਾਰੀ, ਇਸ ਕਰਕੇ ਦਸਵੇਂ ਦਸਾਂ ਦਾ ਜਿਹੜਾ ਧਨ ਹੈ ਹਮੇਸ਼ਾ ਬਹੁਤੇ ਬਹੁਤਾ ਆਉਣ ਲੱਗ ਪਿਆ। ਸੋਢੀ ਬੰਸ ਲਾਹੌਰ ਜੋ ਰਹੇ, ਹਾਂ ਲਾਹੌਰ ਸ਼ਹਿਰ ਦੇ ਵਿੱਚ ਜਿਹੜੇ ਸੋਢੀਆਂ ਦੀ ਬੰਸ ਵਿੱਚ ਰਹਿੰਦੇ, ਸੋਢੀਆਂ ਦੀ ਬੰਸ ਵਿੱਚੋਂ ਸਨ ਰਹਿੰਦੇ ਸਨ। ਕੀਰਤ ਸੁਨਤ ਸਕਲ ਸੁਖ ਲਹੈ, ਹੋਵੇ ਗੁਰੂ ਰਾਮਦਾਸ ਸਾਹਿਬ ਜੀ ਦੀ ਮਹਿਮਾ ਵਡਿਆਈ ਸੁਣ ਸੁਣ ਕੇ ਬੜਾ ਆਨੰਦ ਲੈ ਰਹੇ। ਅਮਰ ਗੁਰੂ ਨੇ ਗੁਰਤਾ ਦਈ, ਗੁਰੂ ਅਮਰਦਾਸ ਸਾਹਿਬ ਜੀ ਨੂੰ ਸਾਡੇ ਸੋਢੀਆਂ ਦੀ ਵੰਸ਼ ਵਿੱਚੋਂ ਜੋ ਗੁਰੂ ਰਾਮਦਾਸ ਸਾਹਿਬ ਜੀ ਸਨ ਉਹਨਾਂ ਨੂੰ ਖੁਸ਼ ਹੋ ਕੇ ਗੁਰਤਾ ਗੱਦੀ ਦੇ ਦਿੱਤੀ। ਸੰਗਤ ਸੰਗ ਅਧਿਕ ਤਿੰਨ ਭਾਈ। ਜੋ ਗੁਰੂ ਰਾਮਦਾਸ ਸਾਹਿਬ ਜੀ ਦੇ ਨਾਲ ਬੜੀ ਭਾਰੀ ਹੁਣ ਸਿੱਖ ਸੰਗਤ ਹੋ ਗਈ ਹੈ, ਸਰੋਵਰ ਦੀ ਕਾਰ ਸੇਵਾ ਕਰਾ ਰਹੇ। ਲੋਕ ਹਜ਼ਾਰਾਂ ਬੰਦਾ ਖਰੇ। ਲਾਹੌਰ ਦੇ ਵਿੱਚ ਜਿੰਨੇ ਸੋਢੀ ਰਹਿ ਰਹੇ ਆਪੋ ਵਿੱਚ ਹੀ ਕਹਿੰਦੇ ਵੀ ਹਜ਼ਾਰਾਂ ਲੋਕ ਖੜਿਆ ਹੋ ਕੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਮੱਥੇ ਟੇਕ ਰਹੇ ਹੈ। ਦੈਬੋ ਜਨ ਮਨ ਬਾਂਛਤ ਕਰੇ। ਐਸੇ ਮਹਾਨ ਹੋ ਗਏ ਗੁਰੂ ਰਾਮਦਾਸ ਸਾਹਿਬ ਜੀ ਜਨਾਂ ਨੂੰ ਮਨ ਪਾਉਂਦੇ ਹੀ ਫਲ ਦੇਣਾ ਕਰ ਰਹੇ। ਇਤਿਹਾਦਿਕ ਸੁਣ ਸੋਢੀ ਸਾਰੇ। ਇਸ ਤੋਂ ਆ ਲੈ ਕੇ ਜਿੰਨੇ ਲਾਹੌਰ ਵਿੱਚ ਰਹਿਣ ਵਾਲੇ ਸੋਢੀ ਉਹ ਸੁਣ ਕੇ ਦਰਸ਼ਨ ਕੋ ਆਏ ਹਿਤ ਧਾਰੇ। ਬੜਾ ਪ੍ਰੇਮ ਧਾਰ ਕੇ ਲਾਹੌਰ ਤੋਂ ਚੱਲਦੇ ਹੋਏ ਗੁਰੂ ਰਾਮਦਾਸ ਸਾਹਿਬ ਦੇ ਦਰਸ਼ਨ ਦਾਰ ਕਰਨ ਲਈ ਆ ਗਏ ਸ੍ਰੀ ਗੋਇੰਦਵਾਲ ਸਾਹਿਬ ਵਿਖੇ। ਚੱਕ ਗੁਰੂ ਕੇ ਆਨ ਮਿਲੇ ਹੈ। ਫਿਰ ਇੱਥੋਂ ਅੱਗੇ ਚੱਲੇ ਹਨ ਜਿੱਥੇ ਗੁਰੂ ਕਾ ਚੱਕ ਨਗਰ ਵਸਾਇਆ ਉੱਥੇ ਆ ਮਿਲੇ ਜੁਲੇ। ਸਨਮਾਨੇ ਸਤਿਗੁਰੂ ਭਲੇ ਹੈ। ਰਾਮਦਾਸ ਸਾਹਿਬ ਜੀ ਨੇ ਚੰਗੀ ਤਰ੍ਹਾਂ ਸਭ ਦਾ ਸਨਮਾਨ ਸਤਿਕਾਰ ਕੀਤਾ ਹੈ। ਇੱਕ ਦਿਨ ਬਸ ਗੁਰ ਕੇ ਸੰਗ ਕਹਿਓ। ਜਿੰਨੇ ਲਾਹੌਰ ਦੇ ਸੋਢੀ ਸਨ ਇੱਕ ਦਿਨ ਰਾਤ ਬਸ ਕੇ ਅਗਲੇ ਦਿਨ ਦੀਵਾਨ ਵਿੱਚ ਆ ਕੇ ਸਾਰਿਆਂ ਨੇ ਕਿਹਾ ਲਵਪੁਰ ਮੈਂ ਤੁਮਰੋ ਘਰ ਲਹਿਓ। ਇਹ ਗੁਰੂ ਰਾਮਦਾਸ ਸਾਹਿਬ ਜੀ ਲਾਹੌਰ ਦੇ ਵਿੱਚ ਆਪ ਜੀ ਦਾ ਜਿਹੜਾ ਘਰ ਹੈ ਉਹ ਮਾਰਾ ਹੁਣ ਉਸੇ ਤਰ੍ਹਾਂ ਹੀ ਰਹਿ ਗਿਆ, ਉੱਥੇ ਕੋਈ ਨਹੀਂ ਹੈ। ਪਿਤਾ ਤੁਮਾਰੇ ਸੁਰਗ ਸਿਧਾਰੇ। ਕਿਉਂਕਿ ਤੁਹਾਡੇ ਜਿਹੜੇ ਪਿਤਾ ਹਰਦਾਸ ਜੀ ਸਨ ਉਹ ਆਪਣੀ ਪਤਨੀ ਸਹਿ ਸੱਚਖੰਡ ਨੂੰ ਚਲੇ ਗਏ। ਤਬ ਕੇ ਤੁਮ ਇਤ ਦਿਸ਼ ਚੱਲ ਆਏ। ਤੁਸੀਂ ਮਾਰਾ ਉਹਨਾਂ ਦੀ ਕਰਮ ਕਿਰਿਆ ਕਰਵਾ ਕੇ ਤਦੋਂ ਤੋਂ ਲੈ ਕੇ ਇਸ ਤਰਫ ਨੂੰ ਚੱਲ ਕੇ ਆ ਗਏ, ਭਾਵ ਗੁਰੂ ਅਮਰਦਾਸ ਸਾਹਿਬ ਦੀ ਹਜ਼ੂਰੀ ਵਿੱਚ ਹੀ ਆ ਗਏ ਸੀ। ਅਬ ਹੋਏ ਲਾਇਕ ਸਭ ਰੀਤ। ਅਮਰਦਾਸ ਸਾਹਿਬ ਦੀ ਹਜ਼ੂਰੀ ਵਿੱਚ ਆ ਕੇ ਤੁਸੀਂ ਸਭ ਤਰ੍ਹਾਂ ਦੀ ਰੀਤੀ ਕਰਕੇ ਯੋਗ ਹੋ ਗਏ, ਮਹਾਨ ਬਣ ਗਏ ਹੋ। ਨਿਵਹਿ ਜਗਤ ਕਰਕੇ ਵੱਡ ਪ੍ਰੀਤ। ਸਾਰਾ ਸੰਸਾਰ ਬਹੁਤ ਵੱਡੀ ਪ੍ਰੀਤੀ ਕਰ ਕਰਕੇ ਆਪ ਜੀ ਨੂੰ ਝੁਕ ਰਿਹਾ, ਮੱਥੇ ਟੇਕ ਰਿਹਾ। ਉਚਿਤ ਅਬ ਹੈ ਗਮਨ ਤਿਸ ਥਾਨ। ਇਹ ਗੁਰੂ ਰਾਮਦਾਸ ਸਾਹਿਬ ਜੀ ਆਪ ਨੂੰ ਹੁਣ ਯੋਗ ਹੈ ਵੀ ਆਪਣਾ ਜਿਹੜਾ ਘਰ ਵਾਲਾ ਅਸਥਾਨ ਉੱਥੇ ਚੱਲੋ ਜੀ। ਸਰਬ ਸੰਭਾਰਹ ਸਦਨ ਮਹਾਨ। ਆਪ ਜੀ ਦਾ ਜਿਹੜਾ ਘਰ ਹੈ ਕੋਈ ਮਾੜਾ ਮੋਟਾ ਨਹੀਂ ਹੈ, ਮਹਾਨ ਹੈ। ਉਹਨੂੰ ਚੰਗੀ ਤਰ੍ਹਾਂ ਸੰਭਾਲੋ ਜੀ, ਉਹਦੀ ਦੇਖ ਰੇਖ ਕਰੋ ਆਪ ਜੀ। ਆਪਣੇ ਬੰਸ਼ ਵਿਖੇ ਚੱਲ ਅਬ ਵਿਖੇ ਅਬ ਚੱਲੀਏ ਹੈ। ਜੀ ਕਹਿੰਦੇ ਸੋਢੀਆਂ ਦੀ ਅੰਸ਼ ਬੰਸ਼ ਹੈ, ਉਸ ਆਪਣੀ ਸੋਢ ਬੰਸ਼ ਦੇ ਵਿੱਚ ਜਾ ਕੇ ਹੁਣ ਮਾਰਾ ਚੱਲ ਕੇ ਰਹੀਏ ਕੁਝ ਸਮਾਂ। ਲਗ ਦੀਰਗ ਸਭ ਹਿੰਨ ਸੋ ਮਿਲੀਏ ਹੈ। ਜਿੰਨੇ ਛੋਟੇ ਵੱਡੇ ਰਿਸ਼ਤੇਦਾਰ ਆਂਢ ਗੁਆਂਢ ਦੇ ਹਨ ਸਾਰਿਆਂ ਨੂੰ ਆਪ ਪ੍ਰੇਮ ਪਿਆਰ ਨਾਲ ਮਿਲ ਗਏ ਜੁਲ ਗਏ ਜੀ। ਕਿਤਕ ਦਿਓਸ ਮਿਲ ਬਸੀਏ ਤਾਂ। ਇਹ ਗੁਰੂ ਰਾਮਦਾਸ ਸਾਹਿਬ ਜੀ ਕੁਝ ਕੁ ਦਿਨ ਲਾਹੌਰ ਦੇ ਵਿੱਚ ਮਿਲੇ ਕਿ ਉੱਥੇ ਸਾਰਿਆਂ ਨੂੰ ਮਿਲੀਏ ਜੀ। ਹੁਣ ਆਵਹ ਇੱਛਾ ਹੋਏ ਜਹਾਂ। ਫੇਰ ਮਹਾਰਾਜ ਜਿੱਥੇ ਆਪ ਜੀ ਦੀ ਹੋਵੇ ਇੱਛਾ ਉੱਥੇ ਆ ਜਾਇਓ। ਇਤਿਹਾਦਿਕ ਬਹੁ ਬਾਕ ਬਖਾਨੇ। ਇਸ ਤੋਂ ਬਾਅਦ ਲੈ ਕੇ ਜਿਹੜੇ ਲਾਹੌਰੀਏ ਸੋਢੀ ਸਨ ਉਹਨਾਂ ਬਹੁਤ ਤਰ੍ਹਾਂ ਦੇ ਸ਼ਰਧਾ ਦੇ ਬਚਨ ਕਹੇ। ਰਾਮਦਾਸ ਗੁਰ ਸੁਣ ਕਰ ਮਾਨੇ। ਆਹ ਸੋਢੀਆਂ ਦੇ ਬਚਨਾਂ ਨੂੰ ਸੁਣ ਕਰਕੇ ਗੁਰੂ ਰਾਮਦਾਸ ਸਾਹਿਬ ਜੀ ਨੇ ਖਿੜੇ ਮੱਥੇ ਮੰਨ ਲਿਆ ਹੈ। ਸਰਬ ਸੋਢੀਅਨ ਲੈ ਕਰ ਸੰਗ। ਜਿੰਨੇ ਲਾਹੌਰ ਦੇ ਸੋਢੀ ਸਨ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਸੰਗਤ ਬ੍ਰਿੰਦ ਲੱਗੇ ਹਰ ਰੰਗ। ਸਮੂਹ ਸੰਗਤਾਂ ਨਾਲ ਵਾਹਿਗੁਰੂ ਦੇ ਪ੍ਰੇਮ ਰੰਗ ਵਿੱਚ ਲੱਗੇ ਹੋਇਆ ਜੁੜੇ ਹੋਇਆ ਸਾਰੇ। ਲਵਪੁਰ ਕਹੋ ਤਬ ਕੀਨ ਭਿਆਨਾ। ਸਾਰਿਆਂ ਨੂੰ ਨਾਲ ਲੈ ਕੇ ਗੁਰੂ ਕੇ ਚੱਕ ਤੋਂ ਕਾਰ ਸੇਵਾ ਛੱਡ ਕੇ ਲਾਹੌਰ ਨੂੰ ਚੱਲਣਾ ਕੀਤਾ। ਨਿਸ ਬਸ ਇੱਕ ਪਹੁੰਚੇ ਤੇ ਸਥਾਨ ਇੱਕ ਰਾਤ ਰਸਤੇ ਵਿੱਚ ਨਿਵਾਸ ਕਰਕੇ ਫਿਰ ਉਹ ਸਥਾਨ ਭਾਵ ਲਾਹੌਰ ਜਾ ਪਹੁੰਚੇ। ਆਪਣੇ ਸਦਨ ਕਰਿਓ ਤਬ ਡੇਰਾ, ਉੱਥੇ ਆਪਣਾ ਮਕਾਨ ਸੀ, ਘਰ ਸੀ, ਉੱਥੇ ਆ ਕੇ ਆਪ ਜੀ ਨੇ ਆਪਣਾ ਟਿਕਾਣਾ ਕਰ ਲਿਆ ਹੈ। ਹੋਤ ਦੇਗ ਲੱਗ ਅੰਨ ਕਨੇਰਾ, ਕਹਿੰਦੇ ਬੜਾ ਭਾਰੀ ਅੰਨ ਲੱਗ ਗਿਆ, ਗੁਰੂ ਕਾ ਲੰਗਰ ਹੋ ਰਿਹਾ ਹੈ, ਲੰਗਰ ਚੱਲ ਰਿਹਾ ਹੈ। ਅੰਮ੍ਰਿਤ ਸਮੇਂ ਜਾਗ ਕਰ ਸਾਰੇ, ਅੰਮ੍ਰਿਤ ਦਾ ਸਮਾਂ, ਅੰਮ੍ਰਿਤ ਵੇਲੇ ਦਾ ਸਮਾਂ ਹੁੰਦਾ, ਸਾਰੇ ਜਾਗਣਾ ਕਰਦੇ। ਗਾਏ ਸੁਣ ਹੈ ਸਭ ਆਸਾ ਵਾਰੇ, ਸਾਰੇ ਰਲ ਮਿਲ ਕੇ ਕਹਿੰਦੇ ਆਸਾ ਦੀ ਵਾਰ ਦਾ ਕੀਰਤਨ ਸੁਣਦੇ। ਭਾਈ ਦਾਨਾ ਜੀ ਇਹ ਰਬਾਬੀ ਸਨ, ਉਸ ਸਮੇਂ ਇਹ ਕੀਰਤਨ ਕਰਦਾ ਹੈ। ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੀਆਂ ਘੋੜੀਆਂ ਦਾ ਕੀਰਤਨ ਹੀ ਹੁੰਦਾ ਸੀ। ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਜੀ, ਗੁਰੂ ਅਮਰਦਾਸ ਸਾਹਿਬ ਤੱਕ ਘੋੜੀਆਂ ਦਾ ਕੀਰਤਨ ਹੀ। ਫਿਰ ਗੁਰੂ ਰਾਮਦਾਸ ਸਾਹਿਬ ਜੀ ਦੇ ਅੱਗੇ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਕਈ ਵਾਰੀ ਆਪ ਜੀ ਸਭਾ ਵਿੱਚ ਆਉਂਦਿਆਂ ਹੋਇਆਂ ਥੋੜ੍ਹਾ ਬਹੁਤਾ ਲੇਟ ਹੋ ਜਾਂਦੇ ਹੋ, ਇਹ ਕੀਰਤਨ ਜਦੋਂ ਪੂਰਾ ਹੋ ਜਾਂਦਾ ਫਿਰ ਬੈਠਣਾ ਪੈਂਦਾ ਹੈ। ਆਪ ਕੋਈ ਇਹ ਪੌੜੀਆਂ ਦੇ ਸਿਧਾਂਤ ਨਾਲ ਰਲਦੀ ਮਿਲਦੀ ਮਹਾਰਾਜ ਬਾਣੀ ਉਚਾਰਨ ਕਰਦੇ, ਜਿਸ ਕਰਕੇ ਹਰ ਇੱਕ ਪੌੜੀ ਦੇ ਨਾਲ ਪਹਿਲਾਂ ਉਹ ਬਾਣੀ ਦਾ ਕੀਰਤਨ ਕਰ ਲਿਆ ਹੈ। ਫਿਰ ਆਸਾ ਰਾਗ ਵਿੱਚ ਹੀ ਗੁਰੂ ਰਾਮਦਾਸ ਸਾਹਿਬ ਜੀ ਨੇ 24 ਛੱਕੇ ਉਚਾਰਨ ਕੀਤੇ ਸਨ। ਇਉਂ ਫਿਰ ਆਗਿਆ ਹੋਵੀ ਹਰ ਇੱਕ ਪੌੜੀ ਤੋਂ ਪਹਿਲਾਂ ਇੱਕ ਇੱਕ ਛੱਕੇ ਦਾ, ਇੱਕ ਇੱਕ ਪੌੜੀ ਦਾ ਵੀ ਤੁਸੀਂ ਕੀਰਤਨ ਕਰ ਲਿਆ ਹੋ, ਸੰਗਤ ਨੂੰ ਵੱਧ ਲਾਭ ਹੋ ਜਾਏਗਾ, ਬਹੁਤਾ ਫਲ ਹੋਵੇਗਾ। ਇਸ ਤਰ੍ਹਾਂ ਇਹ ਜਾਣੀ ਕੀਰਤਨ ਦੀ ਪ੍ਰਥਾ। ਫਿਰ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰਤਾ ਗੱਦੀ ਦੇ ਤਖ਼ਤ ਉੱਪਰ ਬੈਠੇ ਤੇ ਉਹਨਾਂ ਨੇ ਫਿਰ ਇਹ ਪੌੜੀਆਂ ਦੇ ਨਾਲ ਸਲੋਕ ਜੋੜ ਦਿੱਤੇ। ਫਿਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਜਿਹੜੀ ਆਸਾ ਦੀ ਵਾਰ ਹੈ ਇਹ ਸਲੋਕਾਂ ਦੇ ਸੰਯੋਗਤ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਮੇਂ ਫਿਰ ਗੁਰਸਿੱਖਾਂ ਨੇ ਕਿਹਾ ਸੀ ਕਿ ਮਹਾਰਾਜ ਕੁਝ ਸ਼ਬਦ ਇਹ ਆਸਾ ਦੀ ਵਾਰ ਦੇ ਛੱਕਿਆਂ ਪੌੜੀਆਂ ਸਲੋਕਾਂ ਦੇ ਨਾਲ ਸਿਧਾਂਤ ਨਾਲ ਮਿਲਦਾ ਹੋਏ ਕੱਢ ਲਈਏ। ਕਹਿੰਦੇ ਹਾਂ ਜੀ ਪੜ੍ਹ ਲਿਆ ਕਰੋ। ਜਿਸ ਕਰਕੇ ਫਿਰ ਰਾਗੀ ਸਾਹਿਬਾਨ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਆਗਿਆ ਨਾਲ ਆਸਾ ਦੀ ਵਾਰ ਦੇ ਸਲੋਕ ਤੋਂ ਪਹਿਲਾਂ, ਛੱਕੇ ਤੋਂ ਪਹਿਲਾਂ ਕੋਈ ਨਾ ਕੋਈ ਸ਼ਬਦ ਪੜ੍ਹ ਲੈਂਦੇ। ਇਸ ਤਰ੍ਹਾਂ ਹੀ ਇਤਿਹਾਸ ਵਿੱਚ ਆਉਂਦਾ ਵੀ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਗੁਰਤਾ ਗੱਦੀ ਦੇ ਤਖ਼ਤ ਉੱਪਰ ਬੈਠੇ, ਫਿਰ ਆਪ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਕੀ ਅਸੀਂ ਭਾਈ ਨੰਦ ਲਾਲ ਜੀ ਦੇ ਜਿਹੜੇ ਕੋਈ ਗਜ਼ਲਾਂ ਹਨ ਬਾਣੀ ਹੈ ਉਹਦਾ ਕੀਰਤਨ ਕਰ ਸਕਦੇ ਹਾਂ, ਜਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਜਿਹੜੇ ਕਵਿਤ ਸਵੀਏ ਹੈ, ਜਾਂ ਆਪ ਜੀ ਦੀ ਬਾਣੀ ਹੈ, ਇਹ ਕੀਰਤਨ ਮਹਾਰਾਜ ਅਸੀਂ ਕਰ ਸਕਦੇ? ਮਹਾਰਾਜ ਕਹਿੰਦੇ ਹਾਂ, ਜਿਹਦੇ ਵਿੱਚ ਪਰਮੇਸ਼ੁਰ ਵਾਹਿਗੁਰੂ ਦੀ ਸਿਰਸ ਅਲੱਗ ਹੈ, ਉਹ ਭਗਤਾਂ ਨੇ ਵੀ ਉਚਾਰਨ ਕੀਤੀ ਹੈ, ਗੁਰੂ ਕੇ ਸਿੱਖਾਂ ਦੀ ਵੀ ਬਾਣੀ ਹੈ, ਅਤੇ ਭਾਈ ਗੁਰਦਾਸ ਜੀ ਦੀ ਤਾਂ ਮਹਾਨ ਹੈ। ਜਿਹੜਾ ਇਸ ਨੂੰ ਪੜ੍ਹਦਾ ਸੁਣਦਾ ਉਸਨੂੰ ਗੁਰੂ ਨਾਨਕ ਸਾਹਿਬ ਦੀ ਸਿੱਖੀ ਪੂਰਨ ਰੂਪ ਵਿੱਚ ਪ੍ਰਾਪਤ ਹੁੰਦੀ ਹੈ ਅਤੇ ਪੂਰੀ ਸਮਝ ਆਉਂਦੀ ਹੈ ਵੀ ਹਾਂ ਗੁਰੂ ਕੀ ਸਿੱਖੀ ਕੀ ਹੈ। ਇਸ ਤਰ੍ਹਾਂ ਫਿਰ ਗੁਰੂ ਕਰਗੀਧਰ ਜੀ ਦੀ ਆਗਿਆ ਨਾਲ ਫਿਰ ਰਾਗੀ ਸਾਹਿਬਾਨ ਇਹ ਜਿਹੜੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਬਾਣੀ ਹੈ, ਭਾਈ ਗੁਰਦਾਸ ਜੀ ਦੀ ਇੱਕ ਵਿੱਚ ਸਵੇਈਏ, ਇਸੇ ਤਰ੍ਹਾਂ ਗੰਦਲਾਲ ਦੀਆਂ ਗਜ਼ਲਾਂ ਹਨ ਸਰਵ ਲੋਹ ਹੈ, ਜਾਂ ਗੁਰੂ ਕਲਗੀਧਰ ਜੀ ਦੀ ਪਵਿੱਤਰ ਬਾਣੀ, ਫਿਰ ਇਹਦਾ ਗਾਇਨ ਕਰਨ ਲੱਗ ਪਏ ਸਨ। ਫਿਰ ਹਰਿਮੰਦਰ ਸਾਹਿਬ ਵਿੱਚ ਐਸੀ ਪਥਾ ਚਲੀ ਆਈ ਹੈ ਅਤੇ ਹੁਣ ਤੱਕ ਉਹ ਕਰੀ ਕਰਾਈ ਜਾਂਦੇ, ਵਿੱਚ ਕੁਝ ਆ ਲਾਣਾ ਹੁਣ ਉੱਠਿਆ ਹੈ। ਉਹ ਕਹਿੰਦੇ ਦਸਵੇਂ ਪਾਤਸ਼ਾਹ ਦੀ ਤਾਂ ਕੋਈ ਬਾਣੀ ਹੈ ਨਹੀਂ ਹੈ, ਮਹਾਰਾਜ ਨੇ ਤਾਂ ਕੋਈ ਬਾਣੀ ਉਚਾਰਨ ਨਹੀਂ ਕੀਤੀ ਹੈ, ਦਸਵੀਂ ਬਾਣੀ ਨਹੀਂ ਮਹਾਰਾਜ ਦੀ। ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ ਹੈ, ਇਸ ਕਰਕੇ ਗੁਰੂ ਤਾਂ ਗੁਰੂ ਗ੍ਰੰਥ ਸਾਹਿਬ ਜੀ ਹੈ, ਉਹੀ ਬਾਣੀ ਪੜ੍ਹਨੀ ਚਾਹੀਦੀ, ਦੂਜੀ ਤੀਜੀ ਨਹੀਂ। ਅਤੇ ਫਿਰ ਅੱਜ ਜਿਹੜਾ ਜਾਪ ਸਾਹਿਬ ਬਾਣੀ ਹੈ ਇਹਦੇ 'ਤੇ ਵੀ ਕਿੰਤੂ ਪਰੰਤੂ ਕਹਿੰਦੇ, ਕਹਿੰਦੇ ਨਹੀਂ ਇਹ ਵੀ ਨਹੀਂ ਮਹਾਰਾਜ ਦੀ, ਜੇ ਸਹੀ ਰੂਪ ਵਿੱਚ ਮੰਨੀਏ ਸਵੀਏ ਚੌਪੀ ਚੁਪੀ ਵੀ ਕਹਿੰਦੇ ਕੋਈ ਨਹੀਂ ਉਹਨਾਂ ਦੀ ਬਾਣੀ। ਜਾਣੀ ਉਹਨਾਂ ਦਾ ਖਿਆਲ ਆ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੀ ਹੈ, ਬਾਕੀ ਨਹੀਂ ਹੈ, ਕੁਛ ਨਹੀਂ ਗਾਉਣਾ ਚਾਹੀਦਾ। ਪਰ ਪ੍ਰਥਾ ਐਸੀ ਚਲੀ ਆ ਰਹੀ ਹੈ ਇਤਿਹਾਸ ਵਿੱਚੋਂ, ਸਾਨੂੰ ਇਹ ਸਾਰਾ ਕੁਛ ਪੜ੍ਹਨ ਸੁਣਨ ਨੂੰ ਮਿਲਦਾ ਹੈ। ਜਿਹੜਾ ਕੁਛ ਐਸਾ ਉਹ ਕਹਿੰਦੇ ਕਹਾਉਂਦੇ ਸਮਝ ਲਓ ਉਹਨਾਂ ਨੇ ਇਤਿਹਾਸ ਪੜ੍ਹਨ ਵੱਲੋਂ ਅੱਖਾਂ ਬੰਦ ਕੀਤੀਆਂ ਹੋਈਆਂ, ਸਮਾਂ ਹੈ ਨਹੀਂ ਹੈ, ਚਖਾ ਮਾਰੀ ਜਾਂਦੇ ਆਹ ਨਹੀਂ ਐ ਨਹੀਂ ਕਰਨਾ ਉਹ ਨਹੀਂ ਕਰਨਾ ਹੈ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਹੁਣ ਜੇ ਤਾਂ ਕਿਤੇ ਟਕਸਾਲ ਤੋਂ ਪੜ੍ਹੇ ਹੋਣ ਫਿਰ ਤਾਂ ਉਹਨਾਂ ਨੂੰ ਅਰਥ ਕੋਈ ਸਮਝਾ ਦੇਵੇ ਤਾਂ ਸਮਝ ਜਾਣ, ਆਪੇ ਬਣੇ ਗਿਆਨਾ ਸਿੰਘ। ਉਹ ਜਿਹੜੇ ਆਪੇ ਬਣੇ ਹੋਣ ਨਾ ਗਿਆਨਾ ਸਿੰਘ, ਉਹਨਾਂ ਨੂੰ ਸਮਝਾਉਣਾ ਬਹੁਤ ਔਖਾ ਹੁੰਦਾ ਹੈ। ਜਿੱਦਾਂ ਹੁੰਦੇ ਨਾ ਪੜ੍ਹ ਲਿਖ ਕੇ ਗਿਆਨੀ ਬਣੇ ਹੋਏ, ਇੱਕ ਅਨਪੜ੍ਹ ਹੀ ਗਿਆਨਾ ਸਿੰਘ ਹੁੰਦੇ, ਕਿਤੋਂ ਨਹੀਂ ਪੜ੍ਹੇ ਹੁੰਦੇ, ਉਹ ਫਿਰ ਝੱਕਾ ਮਾਰਦੇ ਹੈ। ਇਸ ਤਰ੍ਹਾਂ ਵੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਫਿਰ ਤਾਂ ਹੁਣ ਜੇ ਐਂ ਕਹਾਂਗੇ ਫਿਰ ਭਗਤ ਕਬੀਰ ਜੀ ਦੀ ਬਾਣੀ ਵੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਉਹਨਾਂ ਦੇ ਅਰਥ ਅਨੁਸਾਰ। ਫਿਰ ਫਰੀਦ ਜੀ ਦੀ ਬਾਣੀ ਵੀ ਕੱਚੀ ਹੈ, ਭੱਟਾਂ ਦੀ ਬਾਣੀ ਵੀ, ਸੱਤੇ ਬਲਵੰਡ ਦੀ ਵੀ ਬਾਣੀ ਕੱਚੀ ਹੈ। ਇਹਦਾ ਅਰਥ ਇਹ ਨਹੀਂ ਹੈ ਵੀ ਸਤਿਗੁਰੂ ਦੀ ਸਿਰ ਸਲਾਘਾ ਤੋਂ ਬਗੈਰ ਜਿਹੜੀ ਹੋਰ ਕੋਈ ਬਾਣੀ ਉਹ ਸਾਰੀ ਕੱਚੀ ਹੈ। ਇਹ ਹੁਣ ਜੇ ਕੋਈ ਪੜ੍ਹੇ ਟਕਸਾਲ ਤੋਂ ਫਿਰ ਤਾਂ ਉਹ ਅਰਥ ਐਂ ਕਰੇਗਾ, ਜਿਹੜੇ ਆਪੇ ਘਰ ਬੈਠੇ ਬਣੇ ਗਿਆਨੀ ਹੈ ਗਿਆਨਾ ਸਿੰਘ, ਉਹਨਾਂ ਦੇ ਅਰਥ ਤਾਂ ਫਿਰ ਇਸੇ ਹੀ ਹੈ। ਉਹ ਇੱਥੇ ਇੱਕ ਵਾਰੀ ਬਦਾਂਤੀ ਆ ਗਿਆ ਸੰਤ ਗਿਆਨੀ ਮੋਹਨ ਸਿੰਘ ਜੀ ਦੀ ਪਾਸ, ਕਹਿੰਦੇ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਲਿਖਿਆ ਏਕਾ ਸਗਲ ਪੁਰਖ ਸਵਾਈ ਨਾਰ, ਵੀ ਇੱਕੋ ਅਕਾਲ ਪੁਰਖ ਹੀ ਹੈ ਮਰਦ, ਬਾਕੀ ਤਾਂ ਸਾਰੀਆਂ ਨਾਰਾਂ ਇਸਤਰੀਆਂ ਹੈ। ਇਹ ਕਹਿੰਦੇ ਕੋਈ ਸਮਝ ਨਹੀਂ ਲੱਗਦਾ ਹੈ ਵੀ ਸਾਰੀਆਂ ਇਸਤਰੀਆਂ ਕਿਵੇਂ ਹੈ, ਸਾਰੀਆਂ ਇਸਤਰੀਆਂ ਤਾਂ ਹੈ ਨਹੀਂ ਹੈ। ਉਹ ਕਹਿੰਦੇ ਹੱਸ ਕੇ, ਕਹਿੰਦੇ ਤੂੰ ਐਵੇਂ ਬਦਾਂਤੀ ਬਣਿਆ ਫਿਰਦਾ ਨਾਨਕ ਹੈ, ਤੈਨੂੰ ਪਤਾ ਵੀ ਇਹਦੇ ਵਿੱਚ ਭਾਵ ਕੀ ਹੈ। ਏਕਾ ਪੁਰਖ ਸਵਾਈ ਨਾਰ, ਤਾਂ ਇਹਦਾ ਵੀ ਇੱਕ ਪੁਰਖ ਆ ਬਾਕੀ ਸਾਰੀਆਂ ਨਾਰਾਂ, ਇਹ ਤਾਂ ਨਹੀਂ ਅਰਥ ਇਹਦਾ। ਵੀ ਇੱਕ ਅਕਾਲ ਪੁਰਖ ਆ, ਉਹਦੀ ਚੇਤਨ ਸੱਤਾ ਸਾਰਿਆਂ ਵਿੱਚ ਹੀ ਉਹ ਆਈ ਹੋਈ ਹੈ ਮਾਇਆ ਦੁਆਰਾ, ਨਾਨੋ ਮਾਇਆ ਦਾ ਹੈ। ਵੀ ਜਿਹੜੀ ਚੇਤਨ ਸੱਤਾ ਰੂਪ ਹੈ ਨਾ ਨਾਰ, ਉਹ ਸਾਰਿਆਂ ਵਿੱਚ ਹੀ ਉਹ ਅਕਾਲ ਪੁਰਖ ਦੀ ਆਈ ਹੋਈ ਹੈ, ਇਹਦਾ ਸੰਕੇਤੀ ਅਰਥ। ਹੋਰ ਆ ਜਿਹੜਾ ਤੂੰ ਲਈ ਫਿਰਦਾ ਨਾ, ਇਹ ਨਹੀਂ ਹੈਗਾ ਹੈ ਵੀ ਇੱਕੋ ਪੁਰਖ ਹੈ ਬਾਕੀ ਸਾਰੀਆਂ ਇਸਤਰੀਆਂ ਹੈ। ਕਿਉਂ ਗੁਰਬਾਣੀ ਵਿੱਚ ਕਈ ਐਸੇ ਹੈਗੇ ਆ ਜੋ ਪੜ੍ਹੇ ਤੋਂ ਬਗੈਰ ਉਹਦੇ ਅਰਥ ਨਹੀਂ ਖੁੱਲਦੇ। ਸੰਤ ਬਾਬਾ ਸੁੰਦਰ ਸਿੰਘ ਜੀ ਕੋਲ ਵੀ ਕੋਈ ਐਸਾ ਆ ਗਿਆ, ਕਹਿੰਦਾ ਜੀ ਮੈਂ ਪੀ ਐੱਚ ਡੀ ਕੀਤੀ ਹੈ, ਡਬਲ ਐੱਮ ਏ ਕੀਤੀ ਹੋਈ ਹੈ, ਮੈਨੂੰ ਹਰ ਇੱਕ ਪਦਾਰਥ ਦਾ ਤਰਲਾ ਸਭ ਦਾ ਗਿਆਨ ਹੈ। ਅਤੇ ਆਹ ਤਾਂ ਕਹਿੰਦੇ ਜਿਹੜੀ ਗੁਰਬਾਣੀ ਹੈ ਇਹ ਤਾਂ ਸਰਲ ਭਾਸ਼ਾ ਵਿੱਚ, ਇਹਦੇ ਮੈਨੇ ਅਰਥ ਕਰਨੇ ਮੈਨੂੰ ਕੀ ਔਖੇ। ਉਹ ਹੱਸ ਕੇ ਕਹਿੰਦੇ ਵੀ ਇਹ ਜਿਹੜੀ ਧੁਰ ਕੀ ਬਾਣੀ ਸੱਚ ਕੀ ਬਾਣੀ ਹੈ, ਇਹ ਵੀ ਉਸਤਾਦ ਤੋਂ ਬਗੈਰ ਇਹਦੇ ਮਿਹਨੇ ਜਿਹੜੇ ਆ ਉਹ ਵੀ ਸਹੀ ਨਹੀਂ ਆ ਸਕਦੇ, ਪੂਰੇ ਨਹੀਂ ਹੋ ਸਕਦੇ। ਕਹਿੰਦਾ ਜੀ ਕੋਈ ਗੁਰਬਾਣੀ ਦਾ ਧੁਖ ਤੁਸੀਂ ਪੜ੍ਹੋ, ਮੈਂ ਤੁਹਾਨੂੰ ਅਰਥ ਕਰਕੇ ਸੁਣਾ ਦਊਂਗਾ। ਉਹ ਸਵੇਰੇ ਕਹਿਣ ਲੱਗੇ ਵੀ ਚੰਗਾ, ਇੱਕਾ ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ ਤੈਨੂੰ ਸੁਣਾ ਦਿੰਦੇ ਹਾਂ, ਅਤੇ ਤਾਂ ਤੂੰ ਵੀ ਸਹੀ ਅਰਥ ਕਰਕੇ ਸੁਣਾ ਤੇ ਫਿਰ ਤਾਂ ਅਸੀਂ ਮੰਨ ਲਾਂਗੇ, ਨਹੀਂ ਤਾਂ ਤੂੰ ਕਹਿੰਦਾ ਮੈਂ ਡਬਲ ਐੱਮ ਏ ਹਾਂ ਫਿਰ ਅਸੀਂ ਸਮਝਾ ਵੀ ਐੱਮ ਏ ਹੀ ਹੈ ਤੂੰ, ਐਵੇਂ ਹੀ ਹੈ ਵੀ ਕੁਛ ਨਹੀਂ ਤੈਨੂੰ ਆਉਂਦਾ ਹੈ। ਜੋ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਸੁਣਾ ਤਾ, ਕਹਿੰਦੇ ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ ਕਵਨ ਬੁਝੈ ਬਿਰ ਜਾਣ। ਕਦੇ ਆਏ ਅਰਥ ਮੈਨੇ ਕਰਕੇ ਸਾਨੂੰ ਸੁਣਾ ਦੇ, ਦਿਮਾਗ ਜਿਹਾ ਘੁੱਗ ਗਿਆ ਵੀ ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ। ਸਮੁੰਦਰ ਵਿੱਚ ਤਾਂ ਬੂੰਦਾਂ ਹੁੰਦੀਆਂ ਹਨ, ਚਲੋ ਗੱਲ ਮੰਨੀ ਜਾ ਸਕਦੀ ਹੈ ਕਿ ਸਾਰੀਆਂ ਬੂੰਦਿਆਂ ਦੇ ਸਮੁਦਾਅ ਦਾ ਨਾਂ ਹੀ ਸਮੁੰਦਰ ਹੈ, ਅਤੇ ਬੂੰਦ ਵਿੱਚ ਸਮੁੰਦਰ ਕਿਵੇਂ ਪੈ ਸਕਦਾ ਹੈ। ਅਤੇ ਇਹ ਇੱਥੇ ਕਿਹਾ ਵੀ ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ ਕਵਨ ਬੁਝੈ, ਵੀ ਕਿਹੜਾ ਬੁਝਦਾ ਸਮਝਦਾ, ਜਿਹੜਾ ਵਿਧੀ ਜਾਣਦਾ ਤਰੀਕਾ ਜਾਣਦਾ ਉਹ ਗੁਰੂ ਦੁਆਰਾ ਜਾਣੋ। ਕਹਿੰਦਾ ਜੀ ਇਹ ਤਾਂ ਅਨਸਾ ਹੈ। ਕਹਿੰਦੇ ਅਨਸਾ ਕੀ ਹੈ? ਕਹਿੰਦੇ ਨਹੀਂ ਜੀ, ਇਹ ਜਿਹੜੀ ਬਾਣੀ ਹੈ ਇਹ ਅਰਥਾਂ ਵਾਲੀ ਨਹੀਂ, ਨਿਸ਼ਫਲ ਹੈ। ਕਹਿੰਦੇ ਨਹੀਂ, ਹੈ ਤਾਂ ਅਰਥ ਵਾਲੀ ਹੀ, ਮਿਹਨੇ ਵਾਲੀ ਹੀ, ਸਿਧਾਂਤ ਵਾਲੀ ਹੀ, ਪਰ ਤੂੰ ਹੁਣ ਕਿਸੇ ਤੋਂ ਪੜ੍ਹਿਆ ਨਹੀਂ ਹੈ, ਆਪੇ ਗਿਆਨਾਂ ਸੋ ਹੈ, ਇਸ ਕਰਕੇ ਤੈਨੂੰ ਨਹੀਂ ਪਤਾ ਲੱਗ ਸਕਦਾ। ਕਹਿੰਦਾ ਜੀ ਫਿਰ ਤੁਸੀਂ ਕਰਕੇ ਸੁਣਾ ਦਿਓ। ਲੈ ਸੁਣ ਲਾ, ਸਾਗਰ ਮੈਂ ਸਾਗਰ ਬੂੰਦ ਮੈਂ ਬੂੰਦ। ਕਹਿੰਦੇ ਐਂ ਅਰਥ ਕਰ ਲੈ ਵੀ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ, ਜਿਹੜਾ ਸਮੁੰਦਰ, ਉਹਦੇ ਵਿੱਚ ਸਮੁੰਦਰ ਰੂਪ ਵੀ ਹੋ ਰਿਹਾ, ਮਿਹਰ ਗੰਭੀਰ ਰੂਪ, ਜਿਵੇਂ ਸਮੁੰਦਰ ਬਹੁਤ ਵੱਡਾ ਮਹਾਨ ਹੈ, ਉਹ ਜਿਹੜਾ ਮਹਾਨ ਸਮੁੰਦਰ, ਉਹਦੇ ਵਿੱਚ ਮਹਾਨ ਵਾਹਿਗੁਰੂ ਸਮੁੰਦਰ ਵਾਂਗ ਹੋ ਰਿਹਾ, ਸਮੁੰਦਰ ਵਿੱਚ ਸਮੁੰਦਰ ਰੂਪ ਹੀ ਹੋ ਰਿਹਾ, ਅਤੇ ਬੂੰਦ ਵਿੱਚ ਬੂੰਦ ਰੂਪ ਹੋ ਰਿਹਾ, ਦਿਨ ਵਿੱਚ ਦਿਨ ਰੂਪ ਹੋ ਗਿਆ, ਰਾਤ ਵਿੱਚ ਰਾਤ ਰੂਪ ਹੋ ਰਿਹਾ, ਹਨੇਰੇ ਵਿੱਚ ਹਨੇਰਾ ਰੂਪ ਹੀ ਹੋ ਰਿਹਾ, ਚੰਨ ਚੰਨ ਰੂਪ ਹੀ ਹੋ ਰਿਹਾ। ਇਸ ਤਰ੍ਹਾਂ ਇਹਦੇ ਅਰਥ ਨੇ। ਅਤੇ ਜਿਵੇਂ ਆ ਤੂੰ ਸੋਚਦੇ ਨਾ ਵੀ ਸਮੁੰਦਰ ਵਿੱਚ ਤਾਂ ਬੂੰਦਾਂ ਹੁੰਦੀਆਂ, ਮੰਦਰ ਵਿੱਚ ਸਮੁੰਦਰ ਕਿਵੇਂ ਹੋਊਗਾ, ਇਹ ਨਹੀਂ ਇੱਥੇ ਭਾਵ ਹੈਗਾ। ਅਤੇ ਇਸ ਤਰ੍ਹਾਂ ਜਾਣੀ ਕਈ ਵਾਰੀ ਅਸੀਂ ਜਦੋਂ ਕਿਤੇ ਪੜ੍ਹਦੇ ਲਿਖਦੇ ਨਹੀਂ ਨਾ, ਫਿਰ ਇਹੋ ਜਿਹੀਆਂ ਨਕੋਚਾਂ ਕੱਢਦੇ ਹਾਂ। ਇੱਥੇ ਵੀ ਉਹ ਲਫ਼ਜ਼ ਆ ਰਹੇ ਹਨ, ਗਾਏ ਸੁਣਹਿ ਸਭ ਆਸਾ ਵਾਰੇ, ਸਾਰੇ ਆਸਾ ਦੀ ਵਾਰ ਦਾ ਕੀਰਤਨ ਗਾਉਂਦੇ ਆ ਅਤੇ ਸੁਣਦੇ ਆ। ਜਾਣੀ ਉਹ ਬਾਹਰਲੀ ਜਿਹੜੀ ਬਾਣੀ ਹੈ ਭਾਈ ਗੁਰਦਾਸ ਜੀ ਦੀ, ਨੰਦ ਲਾਲ ਦੀਆਂ ਗਜ਼ਲਾਂ, ਹੋਰ ਸਰਬ ਲੋ ਵੇ ਗੁਰੂ ਕਲਗੀਧਰ ਜੀ ਦੀ ਆਗਿਆ ਨਾਲ ਇਹਦਾ ਕੀਰਤਨ ਕਰਨ ਦਾ ਹੁਕਮ ਹੋਇਆ ਸੀ, ਉਹਦੇ ਤੋਂ ਲੈ ਕੇ ਗਾ ਰਹੇ ਆ। ਆਹ ਲਾਣਾ ਜਿਹੜੇ ਆਪੇ ਪੜ੍ਹੇ ਹੈ, ਘਰੇ ਬੈਠੇ ਚਾਰ ਕਿਤਾਬਾਂ ਪੜ੍ਹ ਕੇ ਗਿਆਨੀ ਬਣੇ, ਜਿਨ੍ਹਾਂ ਨੇ ਕਿਸੇ ਤੋਂ ਨਹੀਂ ਮਾੜਾ ਮੋਟਾ ਕੋਈ ਉਹ ਸੂਝ ਬੂਝ ਲਈ, ਉਹ ਫਿਰ ਇਹੋ ਜਿਹਾ ਕਹਿੰਦੇ ਨਹੀਂ, ਇਹ ਨਹੀਂ ਪੜ੍ਹਨੀ ਚਾਹੀਦੀ, ਸਤਿਗੁਰੂ ਤੋਂ ਬਿਨਾਂ ਤਾਂ ਹੋਰ ਸਾਰੀ ਕੱਚੀ ਬਾਣੀ। ਸਤਿਗੁਰੂ ਦੀ ਸਿਰ ਸਲਾਘਾ ਤੋਂ ਬਗੈਰ ਕੱਚੀ ਹੈ। ਹੁਣ ਭਾਈ ਗੁਰਦਾਸ ਜੀ ਦੀ ਬਾਣੀ ਵਿੱਚ ਕੋਈ ਸਿਰ ਸਲਾਘਾ ਹੈ ਨਹੀਂ ਵਾਹਿਗੁਰੂ ਦੀ, ਅਤੇ ਗੁਰੂ ਕਲਗੀਧਰ ਜੀ ਦੀ ਬਾਣੀ ਵਿੱਚ ਕੁਛ ਹੈ ਨਹੀਂ ਸਿਰ ਸਲਾਘਾ, ਭਾਈ ਨੰਦ ਲਾਲ ਜੀ ਦੀ ਬਾਣੀ ਵਿੱਚ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਕੀ ਵਾਹਿਗੁਰੂ, ਗੁਰੂ ਦੀ ਸਿਰ ਸਲਾਘਾ ਹੈ ਨਹੀਂ। ਜਿਹਦੇ ਵਿੱਚ ਨਹੀਂ ਹੋਵੇ ਉਹ ਅਸੀਂ ਕਹਿ ਸਕਦੇ ਹਾਂ ਵੀ ਕੱਚੀ ਬਾਣੀ ਹੈ। ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਖਾਣੀ, ਜਿਵੇਂ ਉਹ ਕੱਚਿਆਂ ਪਿੱਲਿਆਂ ਨੇ ਕਹੀ ਸੀ, ਵੈਸੇ ਆਪ ਦੀਆ ਸੋ ਦੂਧ ਬਰਾਬਰ, ਮਾਂਗ ਲਈਆ ਸੋ ਪਾਨੀ, ਕੋਸ ਲਈਆ ਸੋ ਰਕਤ ਬਰੋਬਰ, ਕਹੋ ਨਾਨਕ ਨਿਰਬਾਨੀ, ਨਾ ਮੂੰਹ ਨਾ ਸਿਰ। ਇਹੋ ਜਿਹੜੀ ਬਾਣੀ ਉਹਨੂੰ ਕਿਹਾ ਕੱਚੀ, ਕਿ ਜਿਹੜਾ ਆਪ ਕਿਸੇ ਨੇ ਖੁਸ਼ੀ ਖੁਸ਼ੀ ਦਿੱਤਾ ਉਹ ਕਿਤੇ ਦੁੱਧ ਹੀ ਪਾਣੀ ਹੋਵੇ। ਕੋਈ ਮੰਨਦਾ ਇਹਨੂੰ ਗੱਲ ਨੂੰ? ਆਪ ਦੇ ਰਹੇ ਕਹਿੰਦੇ ਜਿਹੜਾ ਪਾਣੀ ਵੀ ਦੇਵੇ ਤਾਂ ਦੁੱਧ ਬਰਾਬਰ ਹੀ ਹੁੰਦਾ, ਪਾਣੀ ਤਾਂ ਪਾਣੀ ਹੈ, ਦੁੱਧ ਦੁੱਧ ਹੀ ਹੈ। ਅਤੇ ਇਹਦਾ ਕਹਿੰਦੇ ਕਿਸੇ ਕੋਲ ਮੰਗ ਲਿਆ ਉਹ ਭਾਵੇਂ ਦੁੱਧ ਦਿੰਦਾ, ਕਹਿੰਦੇ ਪਾਣੀ ਸਦਰ ਸੀ ਹੈ। ਅਤੇ ਖੋਸ ਲਈਆ ਸੋ ਰਕਤ ਬਰੋਬਰ, ਜਿਹੜਾ ਕਿਸੇ ਤੋਂ ਖੋਹ ਲੈਣਾ ਕਹਿੰਦੇ ਇਹ ਲਹੂ ਦੇ ਤੁੱਲ ਹੈ। ਉਹ ਨਾਨਕ ਨਿਰਵਾਨੀ ਕਹਿੰਦੇ ਇਹ ਗੁਰੂ ਨਾਨਕ ਨਿਰਵਾਣ ਸਰੂਪ ਕਹਿ ਰਹੇ ਹੈ। ਇਹੋ ਜਿਹੜੀ ਬਾਣੀ ਹੈ ਨਾ ਜਿਹਦੇ ਵਿੱਚ ਗੁਰੂ ਪਰਮੇਸ਼ਰ ਦੀ ਸਿਰ ਸਲਾਘਾ ਨਹੀਂ, ਐਵੇਂ ਮਨ ਘੜ ਅਤੇ ਮੰਦੇ ਟੱਪੇ ਹੈ, ਉਹਨੂੰ ਕੱਚੀ ਬਾਣੀ ਕਿਹਾ ਹੈ, ਉਹਦੀ ਪੜ੍ਹਨ ਦੀ ਆਗਿਆ ਨਹੀਂ ਹੈ। ਸੋ ਇਹ ਗੁਰੂ ਕਲਗੀਧਰ ਜੀ ਨੇ ਇਸ ਤਰ੍ਹਾਂ ਇਹ ਪ੍ਰਥਾ ਤੋਰੀ ਸੀ। ਦਰਬਾਰ ਸਾਹਿਬ ਹੋਰ ਥਾਵਾਂ ਵਿੱਚ ਰਾਗੀ ਸਾਹਿਬਨ ਗਾਉਂਦੇ ਨੇ। ਗੁਰੂ ਰਾਮਦਾਸ ਸਾਹਿਬ ਜੀ ਦੇ ਸਮੇਂ ਛੱਕੇ ਨਾਲ ਗਾਏ ਜਾਂਦੇ ਸੀ। ਆਸਾ ਦੀ ਵਾਰ ਨਿਚ ਹੇਰ ਹੇਰ ਨਰ ਸੁਭ ਮਗਰੀਤ, ਜਿੰਨੇ ਗੁਰੂ ਕੇ ਸਿੱਖ ਸੇਵਕ ਹੈ ਜਾਂ ਹੋਰ ਜਿਹੜੇ ਨਹੀਂ ਅਜੇ ਸਿੱਖ ਬਣੇ, ਗੁਰੂ ਮਹਾਰਾਜ ਦੀ ਚੰਗੀ ਰੀਤੀ ਮਰਯਾਦਾ ਦੇਖ ਦੇਖ ਕੇ ਹੋਵਨ ਲੱਗੇ ਸਿੱਖ ਕਰ ਪ੍ਰੀਤ, ਪ੍ਰੀਤੀ ਕਰਕੇ ਗੁਰੂ ਰਾਮਦਾਸ ਸਾਹਿਬ ਦੇ ਸਿੱਖ ਸੇਵਕ ਬਣਨ ਲੱਗ ਪਏ ਹਨ। ਗੁਰਮੁਖ ਪੰਥ ਪਰੇ ਹਰ ਖਾਏ, ਜਿਹੜਾ ਗੁਰਮੁਖਾਂ ਦਾ ਪੰਥ ਹੈ, ਗੁਰਮੁਖਾਂ ਦਾ ਰਸਤਾ ਹੈ, ਉਹ ਗੁਰੂ ਕੀ ਸਿੱਖੀ ਹੈ, ਇਹ ਵਿੱਚ ਆ ਪਏ ਤੇ ਖੁਸ਼ ਹੋ ਗਏ ਹਨ। ਮਨ ਬਾਂਛਤ ਸਤਿਗੁਰ ਤੇ ਪਾਏ, ਸਤਿਗੁਰੂ ਦੇ ਸਿੱਖ ਬਣ ਕੇ ਸਤਿਗੁਰਾਂ ਪਾਸੋਂ ਮਨ ਭਾਉਂਦੇ ਫਲ ਪਾ ਰਹੇ ਹੈ। ਲਵਪੁਰ ਮਹਿ ਸਿੱਖੀ ਬਹ ਹੋਈ, ਗੁਰੂ ਰਾਮਦਾਸ ਸਾਹਿਬ ਜੀ ਦੇ ਲਾਹੌਰ ਜਾਣ ਕਰਕੇ ਲਾਹੌਰ ਸ਼ਹਿਰ ਵਿੱਚ ਬੜੀ ਗੁਰਸਿੱਖੀ ਪ੍ਰਫੁੱਲਤ ਹੋ ਗਈ। ਸਤ ਨਾਮ ਸਿਮਰਹਿ ਦੁੱਖ ਖੋਈ, ਜਿੱਧਰ ਕਿੱਧਰ ਦੁੱਖਾਂ ਨੂੰ ਨਾਸ਼ ਕਰਨ ਵਾਲਾ ਸੱਚਾ ਨਾਮ ਵਾਹਿਗੁਰੂ ਵਾਹਿਗੁਰੂ ਹੀ ਸਿਮਰਦੇ। ਤਬ ਸਤਿਗੁਰ ਨਿਜ ਘਰ ਕੇ ਥਾਨ, ਉਦੋਂ ਗੁਰੂ ਰਾਮਦਾਸ ਸਾਹਿਬ ਜੀ ਨੇ ਜਿਹੜਾ ਆਪਣਾ ਘਰ ਵਾਲਾ ਅਸਥਾਨ ਹੈ, ਧਰਮਸਾਲ ਰਚਵਾਏ ਮਹਾਨ, ਇੱਥੇ ਧਰਮ ਦੀ ਜਗ੍ਹਾ ਰਵਾਈ ਵੀ ਜਿੱਥੇ ਦੋਵੇਂ ਸਮੇਂ ਸਿੱਖ ਸੰਗਤਾਂ ਬੈਠ ਕੇ ਕੀਰਤਨ ਕਰ ਸੁਣ ਸਕਣ, ਉਹ ਦੀਵਾਨ ਹਾਲ ਬਣਵਾਇਆ ਸੀ, ਦੀਵਾਨ ਵਾਸਤੇ ਜਗ੍ਹਾ ਬਣਾਈ ਸੀ। ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਾ ਕੇ ਗੁਰੂ ਰਾਮਦਾਸ ਸਾਹਿਬ ਜੀ ਦਾ ਜਿਹੜਾ ਜਨਮ ਅਸਥਾਨ ਹੈ ਉਹ ਫਿਰ ਬਣਾਇਆ ਸੀ। ਇਸ ਤਰ੍ਹਾਂ ਇਹ ਧਰਮਸ਼ਾਲਾ ਗੁਰੂ ਰਾਮਦਾਸ ਸਾਹਿਬ ਦੀਵਾਨ ਵਾਸਤੇ ਜਨਮ ਅਸਥਾਨ ਗੁਰੂ ਅਰਜਨ ਦੇਵ ਜੀ ਨੇ ਬਣਾਇਆ, ਉਹ ਸਮਝਣਾ ਠੀਕ, ਕਈ ਵਾਰੀ ਉਹ ਰਲਾ ਮਿਲਾ ਜਾ ਕਰ ਜਾਂਦੇ ਹੈ, ਜਿਸ ਕਰਕੇ ਫਿਰ ਸ਼ੰਕਾ ਉੱਠਦੀ ਹੈ। ਬੀਚ ਕੂਪ ਕੋ ਵੱਡ ਕਰਵਾਏ, ਇਸੇ ਤਰ੍ਹਾਂ ਵੀ ਸਿੱਖ ਸੰਗਤਾਂ ਦੇ ਇਸ਼ਨਾਨ ਵਾਸਤੇ ਲੰਗਰ ਦੇ ਜਲ ਵਾਸਤੇ ਵਿਚਕਾਰ ਵੱਡਾ ਸਾਰਾ ਖੂਹ ਲਗਵਾਇਆ। ਸੁੰਦਰ ਮੰਦਰ ਰਚ ਸਮਦਾਏ, ਸੋਹਣਾ ਜਿਹੜਾ ਮਕਾਨ ਹੈ ਜਾਣੀ ਦੀਵਾਨ ਹਾਲ ਬਣਵਾਇਆ ਹੈ। ਸੰਗਤ ਮੇਲ ਹੋ ਜਹਿ ਭਾਰੀ, ਜਿੱਥੇ ਧਰਮਸ਼ਾਲਾ ਵਿੱਚ ਸਿੱਖ ਸੰਗਤਾਂ ਦਾ ਬੜਾ ਭਾਰੀ ਮੇਲ ਹੁੰਦਾ, ਇਕੱਠ ਹੁੰਦਾ ਹੈ। ਸਕਲ ਕਹੈ ਗੁਰ ਪਰ ਉਪਕਾਰੀ, ਸਾਰੇ ਕਹਿੰਦੇ ਵੀ ਗੁਰੂ ਰਾਮਦਾਸ ਸਾਹਿਬ ਜੀ ਤਾਂ ਬਹੁਤ ਵੱਡੇ ਪਰਉਪਕਾਰੀ ਹੈ। ਸਿੱਖਿਅਨ ਹੋਣ ਆਵਹਿ ਸਭ ਜਾਤੀ, ਸਾਰੀਆਂ ਜਾਤਾਂ ਦੇ ਗੁਰੂ ਕੇ ਸਿੱਖ ਸਜਣ ਵਾਸਤੇ ਬਣਨ ਵਾਸਤੇ ਆਉਂਦੇ ਹਨ। ਪਗ ਪਾਹੁਲ ਲੇ ਤੇ ਲੇ ਸੁਖ ਥਾਤੀ, ਗੁਰੂ ਮਹਾਰਾਜ ਦੇ ਚਰਨ ਪਾਹੁਲ ਲੈ ਕੇ ਸੁਖਾਂ ਦੀ ਥੈਲੀ ਲੈ ਲੈਂਦੇ ਹਨ, ਸੁਖ ਬਖਸ਼ ਹੋ ਜਾਂਦੇ ਹਨ। ਧੰਨ ਧੰਨ ਗੁਰਨਾਮ ਉਚਾਰੈ, ਸਾਰੇ ਵੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਹਨ ਉਹ ਨਾਮ ਉਚਾਰਦੇ। ਭਵਜਲ ਤੇ ਤਤਕਾਲ ਉਧਾਰੈ, ਗੁਰੂ ਰਾਮਦਾਸ ਸਾਹਿਬ ਤਾਂ ਮਹਾਨ ਹੈ, ਸੰਸਾਰ ਸਮੁੰਦਰ ਤੋਂ ਬੜੀ ਛੇਤੀ ਪਾਰ ਲੰਘਾ ਦਿੰਦੇ ਹੈ। ਕਰਹਿ ਪਰਸਪਰ ਗੋਸ਼ਟ ਗਿਆਨ, ਜਿੰਨੇ ਗੁਰੂ ਕੇ ਸਿੱਖ ਸੇਵਕ ਗਿਆਨ ਦੁਆਰਾ ਕਹਿੰਦੇ ਗੋਸ਼ਟਾਂ ਕਰਦੇ, ਗਿਆਨ ਦੁਆਰਾ ਬ੍ਰਹਮ ਵਿਚਾਰਾਂ ਕਰਦੇ, ਹਿਰਦੈ ਧਰਹਿ ਸ੍ਰੀ ਪ੍ਰਭ ਕੋ ਧਿਆਨ, ਹਿਰਦੇ ਅੰਦਰ ਪਰਮੇਸ਼ਰ ਵਾਹਿਗੁਰੂ ਦਾ ਧਿਆਨ ਧਰਦੇ ਹਨ। ਗੁਰਸਿੱਖੀ ਪੁਰ ਬਹੁਤ ਵਧਾਈ, ਗੁਰੂ ਰਾਮਦਾਸ ਸਾਹਿਬ ਜੀ ਨੇ ਲਾਹੌਰ ਸ਼ਹਿਰ ਦੇ ਵਿੱਚ ਗੁਰੂ ਨਾਨਕ ਦੀ ਸਿੱਖੀ ਬਹੁਤ ਵਧਾ ਦਿੱਤੀ, ਫੁਲਾ ਦਿੱਤੀ। ਅਪਰ ਉਪਾਇਨ ਕੋ ਸਮਦਾਈ, ਹੋਰ ਬੇਅੰਤ ਬੇਅੰਤ ਚਿੜੀਆਂ ਭੇਟਾਂ ਮਾਰ ਰਹੀਆਂ ਹਨ। ਸਤ ਸੰਗਤ ਕੀ ਰੀਤ ਚਲਾਏ, ਇੱਥੇ ਜਿਹੜੀ ਸਤਸੰਗਤ ਦੀ ਮਰਯਾਦਾ ਉਹ ਸਤਿਗੁਰੂ ਨੇ ਚਲਾਈ ਕਾਇਮ ਕੀਤੀ। ਅੰਮ੍ਰਿਤ ਕਾਲ ਸ਼ਬਦ ਕੋ ਗਾਏ, ਕੀ ਮਰਯਾਦਾ ਵੀ ਅੰਮ੍ਰਿਤ ਵੇੜੇ ਦੇ ਸਮੇਂ ਕੀਰਤਨ ਗਾਉਣਾ, ਕੀਰਤਨ ਸਰਵਣ ਕਰਨਾ ਸਵਰੇ। ਕਿਤਕ ਮਾਸ ਬਸ ਕਰ ਲਭ ਪੁਰੀ, ਕੁਝ ਕੁ ਮਹੀਨੇ ਲਾਹੌਰ ਸ਼ਹਿਰ ਦੇ ਵਿੱਚ ਵਸ ਕੇ ਗਮਨ ਕਰਨ ਕੋ ਇੱਛਾ ਕਰੀ, ਫਿਰ ਵੀ ਹੁਣ ਇੱਥੋਂ ਚਲੇ ਜਾਈਓ ਇੱਛਾ ਕੀਤੀ ਹੈ। ਧਰਮਸਾਲ ਮਹਿ ਕਿਤਕ ਟਿਕਾਏ, ਜਿਹੜਾ ਧਰਮਸਾਲਾ ਸੀ ਇਸ ਸਥਾਨ ਤੇ ਕੁਝ ਗੁਰਸਿੱਖਾਂ ਨੂੰ ਸੇਵਾ ਸੰਭਾਲ ਲਈ ਟਿਕਾ ਦਿੱਤਾ ਹੈ। ਅਪਰ ਸਿੱਖ ਲੈ ਕਰ ਸਮਦਾਏ, ਹੋਰ ਜਿੰਨੇ ਗੁਰੂ ਕੇ ਸਿੱਖ ਸੇਵਕ ਸੀ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਗੋਇੰਦਵਾਲ ਪੁਰੀ ਕੋ ਚਲੇ। ਹਾਂ, ਗੁਰੂ ਰਾਮਦਾਸ ਸਾਹਿਬ ਜੀ ਗੋਇੰਦਵਾਲ ਵੱਲ ਨੂੰ ਚੱਲ ਪਏ। ਭਾ ਚਿਰਕਾਲ ਸਭਨ ਸੋ ਮਿਲੇ, ਕਿਉਂਕਿ ਬਹੁਤ ਸਮਾਂ ਹੋ ਗਿਆ ਸੀ ਉਧਰ ਘਰ ਸੇਵਾ ਕਰਾਉਂਦੇ ਰਹੇ ਸੀ, ਜਿਸ ਕਰਕੇ ਆ ਕੇ ਮਿਲੇ ਦੁਬਾਰਾ। ਸਨੈ ਸਨੈ ਮਗ ਉਲੰਘਿਓ ਸਾਰੇ, ਹੌਲੀ ਹੌਲੀ ਰਸਤਾ ਤੈਅ ਕਰਦਿਆਂ ਲੰਘਿਆ ਹੈ। ਆਨ ਪ੍ਰਵੇਸ਼ੇ ਪੁਰੀ ਮਝਾਰੇ, ਸ੍ਰੀ ਗੋਇੰਦਵਾਲ ਸਾਹਿਬ ਨਗਰੇ ਦੇ ਵਿੱਚ ਆਪ ਪ੍ਰਵੇਸ਼ ਹੋਏ ਹਨ। ਮੋਹਨ ਅਪਰ ਮੋਹਰੀ ਮਿਲੇ, ਰਾਮਦਾਸ ਸਾਹਿਬ ਜੀ ਦੇ ਵੱਡੇ ਪੁੱਤਰ ਮੋਹਨ ਜੀ ਛੋਟੇ ਮੋਹਰੀ ਜੀ ਆ ਮਿਲੇ। ਔਰ ਸਭਨ ਪੁੱਛ ਕੁਸ਼ਲੀ ਭਲੇ, ਔਰ ਸਾਰਿਆਂ ਨੂੰ ਸੁਖ ਸਾਂਦ ਰਾਜੀ ਖੁਸ਼ੀ ਪੁੱਛੀ ਚੰਗੀ ਤਰ੍ਹਾਂ। ਮਹਾਦੇਵ ਸ੍ਰੀ ਅਰਜਨ ਆਏ, ਇਸੇ ਤਰ੍ਹਾਂ ਗੁਰੂ ਰਾਮਦਾਸ ਸਾਹਿਬ ਜੀ ਦੇ ਜਿਹੜੇ ਸਾਹਿਬਜ਼ਾਦੇ ਮਹਾਂਦੇਵ ਜੀ ਸ੍ਰੀ ਅਰਜਨ ਦੇਵ ਜੀ ਆ ਗਏ। ਪਿਤਕੇ ਪੱਗ ਪੰਕਜ ਲਪਟਾਏ, ਪਿਤਾ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨੀ ਲੱਗੇ ਹਨ। ਅਪਰ ਮਿਲਿਓ ਸਗਰੋ ਪਰਿਵਾਰ, ਹੋਰ ਵੀ ਕਹਿੰਦੇ ਸਾਰਾ ਪਰਿਵਾਰ ਆ ਮਿਲਿਆ ਹੈ। ਜਾਣਤ ਭਏ ਪ੍ਰਤਾਪ ਉਦਾਰ, ਸਭ ਨੇ ਜਾਣਿਆ ਵੀ ਗੁਰੂ ਰਾਮਦਾਸ ਸਾਹਿਬ ਜੀ ਦਾ ਬੜਾ ਭਾਰੀ ਸ੍ਰੇਸ਼ਟ ਪ੍ਰਤਾਪ ਤੇਜ ਪ੍ਰਤਾਪ ਹੈ। ਦੇਸ਼ ਵਿਦੇਸ਼ਨ ਸੰਗਤ ਆਵੇ, ਦੇਸ਼ਾਂ ਵਿੱਚੋਂ ਪ੍ਰਦੇਸ਼ਾਂ ਵਿੱਚੋਂ ਗੁਰੂ ਕੀਆਂ ਸਿੱਖ ਸੰਗਤਾਂ ਆਉਂਦੀਆਂ। ਵਸਤਰ ਦਰਬ ਕੋ ਭੇਟ ਚੜਾਵੇ, ਵਸਤਰ ਕੋਈ ਤਨ ਦੀ ਭੇਟਾ ਚੜਾਉਂਦਾ ਹੈ। ਪੂਜਾ ਹੋਏ ਸਦੀਵ ਕਿਰਪਾਲਾ, ਜਾਲੋ ਕਿਰਪਾਲੂ ਸਤਿਗੁਰੂ ਜਿਸੋਂ ਦੀਵਾਨ ਵਿੱਚ ਬੈਠਦੇ ਬੜੀ ਪੂਜਾ ਪ੍ਰਤਿਸ਼ਠਾ ਹੁੰਦੀ। ਦਿਵਸ ਪਰਬ ਕੇ ਆਏ ਵਿਸਾਲਾ, ਜਦੋਂ ਕੋਈ ਪਰਬ ਦਾ ਦਿਨ ਮੱਸਿਆ ਸੰਗਰਾਂਦ ਪੁੰਨਿਆ ਦਾ ਦਿਹਾੜਾ ਹੁੰਦਾ ਫਿਰ ਤਾਂ ਸੰਗਤਾਂ ਜ਼ਿਆਦਾ ਹੀ ਆਉਂਦੀਆਂ ਹਨ। ਲਗਹਿ ਅੰਬਾਰ ਉਪਾਇਨ ਕੇਰੇ, ਫਿਰ ਤਾਂ ਗੁਰੂ ਰਾਮਦਾਸ ਸਾਹਿਬ ਜੀ ਦੇ ਅੱਗੇ ਭੇਟਾਵਾਂ ਦੇ ਵੱਡੇ ਢੇਰ ਲੱਗ ਜਾਂਦੇ। ਦੂਰ ਦੂਰ ਤੇ ਲਿਆਏ ਅਛੇਰੇ, ਕਿਉਂਕਿ ਜਿਹੜੇ ਗੁਰੂ ਕੇ ਸਿੱਖ ਦੂਰੋਂ ਦੂਰੋਂ ਜਾ ਕੇ ਚੰਗੀਆਂ ਤੋਂ ਚੰਗੀਆਂ ਭੇਟਾਵਾਂ ਲਿਆਉਂਦੇ। ਪਹਿ ਬਿਨਤੀ ਕਰਹਿ ਅਗਾਰੀ, ਸਤਿਗੁਰੂ ਕੇ ਬੇਨਤੀ ਕਰਕੇ ਉਹ ਭੇਟਾ ਅਰਪ ਦਿੰਦੇ ਰੱਖ ਦਿੰਦੇ ਹਨ। ਗੁਰ ਪ੍ਰਸੰਨਤਾ ਚਹਿਤ ਉਦਾਰੀ, ਜਿਹੜੇ ਗੁਰੂ ਕੇ ਸਿੱਖ ਹੈ ਗੁਰੂ ਰਾਮਦਾਸ ਸਾਹਿਬ ਜੀ ਦੀ ਆਪਣੇ ਉੱਪਰ ਮਹਾਨ ਪ੍ਰਸੰਨਤਾ ਖੁਸ਼ੀ ਚਾਹੁੰਦੇ। ਸਤਿਗੁਰ ਦੇ ਸਭ ਹਿੰਨ ਉਪਦੇਸ਼, ਗੁਰੂ ਰਾਮਦਾਸ ਸਾਹਿਬ ਸਾਰਿਆਂ ਨੂੰ ਗੁਰਮਤਿ ਦਾ ਉਪਦੇਸ਼ ਦਿੰਦੇ। ਸਿਮਰਹੁ ਸਤਿਯ ਨਾਮ ਜਗ ਤੇਸ਼, ਜਗ ਦਾ ਮਾਲਕ ਵਾਹਿਗੁਰੂ ਦਾ ਸੱਚਾ ਨਾਮ ਭਾਈ ਤਕੜੇ ਹੋ ਕੇ ਵਾਹਿਗੁਰੂ ਵਾਹਿਗੁਰੂ ਸਿਮਰੋ। ਨਿਤ ਪ੍ਰਤ ਗੁਰ ਕੋ ਇਮ ਵਿਵਹਾਰ, ਕਵੀ ਜੀ ਕਹਿੰਦੇ ਹੋ ਗੁਰੂ ਰਾਮਦਾਸ ਸਾਹਿਬ ਜੀ ਦਾ ਹਮੇਸ਼ਾ ਦਾ ਇਹ ਵਿਵਹਾਰ, ਹਮੇਸ਼ਾ ਦੀ ਇਹ ਰੀਤੀ ਮਰਜ਼ਾਦਾ ਹੈ। ਜਾਮ ਜਾਮਨੀ ਨਿੰਦਰਾ ਟਾਰ, ਜਦੋਂ ਵੀ ਪਹਿਰ ਰਾਤ ਰਹਿ ਜਾਂਦੀ ਸਤਿਗੁਰੂ ਨੀਂਦ ਤਿਆਗ ਦਿੰਦੇ। ਕਰ ਨਿਤ ਕਿਰਿਆ ਸੋਚ ਕੋ ਧਾਰੈ, ਇਸ ਤਰ੍ਹਾਂ ਸੋਚਾ ਚਾਰ ਆਦਿ ਤੋਂ ਬਾਅਦ ਹਮੇਸ਼ਾ ਆਪਣੀ ਜਿਹੜੀ ਨਿਤ ਕਿਰਿਆ ਕਰਦੇ ਇਸ਼ਨਾਨ ਆਦਿਕ ਦੀ। ਸੀਤਲ ਜਲ ਮਹਿ ਮੱਜਨ ਕਰੈ, ਜਿਹੜਾ ਇਸ਼ਨਾਨ ਔਰ ਠੰਡੇ ਜਲ ਨਾਲ ਹੀ ਆਪ ਹਮੇਸ਼ਾ ਕਰਦੇ। ਉਨ ਸਮਾਦ ਕੋ ਲੇਤ ਲਗਾਏ, ਇਸ ਤਰ੍ਹਾਂ ਇਸ਼ਨਾਨ ਕਰਕੇ ਆਪਣੀ ਸਾਰੀ ਕਰਮ ਕਿਰਿਆ ਸਾਧ ਕੇ ਫਿਰ ਸਮਾਧੀ ਲਾ ਲੈਂਦੇ। ਰਾਖਹਿ ਅੰਤਰ ਬਿਰਤੀ ਟਿਕਾਏ, ਆਪਣੀ ਜਿਹੜੀ ਮਨ ਦੀ ਬਿਰਤੀ ਨੂੰ ਅੰਤਰਮੁਖ ਕਰਕੇ ਟਿਕਾ ਕੇ ਰੱਖਦੀ ਹੈ। ਨਿਰਵਿਕਲਪ ਨਿਜ ਪਦ ਸੁਖ ਲੀਨ, ਜਿਹੜਾ ਸਾਰੇ ਕਲਪਨਾ ਤੋਂ ਰਹਿਤ ਵਾਹਿਗੁਰੂ ਹੈ ਉਹਦੇ ਕਹਿੰਦੇ ਪਦ ਵਿੱਚ ਲੀਨ ਹੋਣ ਦਾ ਆਪਣਾ ਉਹਦੇ ਸੁਖ ਲੈਂਦੇ ਆਸਨ ਥਿਰ ਹੈ ਅਡੋਲ ਪ੍ਰਵੀਨ ਪ੍ਰਵੀਨ ਸਤਿਗੁਰੂ ਆਸਨ ਤੇ ਅਡੋਲ ਹੋ ਕੇ ਬੈਠਾ ਕਰਦੇ ਅਡੋਲ ਹੋ ਜਾਂਦੇ ਹਿਲਦੇ ਜੁਲਦੇ ਨਹੀਂ ਪ੍ਰਾਤ ਹੋਤ ਲੋਚਨ ਅਰਬਿੰਦ ਜਦੋਂ ਸਵੇਰ ਹੁੰਦੀ ਹੈ ਕਬਲ ਵਰਗੇ ਜਿਹੜੇ ਨੇਤਰ ਗੁਰੂ ਰਾਮਦਾਸ ਹੈ ਮਹਾਰਾਜ ਜੀ ਦੇ ਵਿਕਸਤ ਭਰੇ ਸੋ ਪ੍ਰੇਮ ਬਿਲੰਦ ਬੜੇ ਪ੍ਰੇਮ ਦੇ ਨਾਲ ਭਰੇ ਹੋਏ ਨੇਤਰ ਖੁੱਲ ਜਾਂਦੇ ਖਿੜ ਜਾਂਦੇ ਕਵਲ ਵਤ ਕੇਸਰ ਤਿਲਕ ਲਗਾਵੇ ਮਾਥੇ ਇਸ ਤਰ੍ਹਾਂ ਕਹਿੰਦੇ ਜਿਹੜਾ ਕੇਸਰ ਦਾ ਤਿਲਕ ਮੱਥੇ ਤੇ ਲਗਾ ਲੈਂਦੇ ਪਹਿਰ ਬਸਤਰ ਪੁਨ ਸੋਭਾ ਸਾਥੇ ਇਸ ਤਰ੍ਹਾਂ ਬਸਤਰ ਪਹਿਨ ਲੈਂਦੇ ਬੜੇ ਸੋਭਾ ਦੇ ਸੰਦੋਖਤ ਸੂਰਜ ਚੜੇ ਸਿੰਘਾਸਨ ਬਹਿ ਸੂਰਜ ਚੜ ਜਾਂਦਾ ਗੁਰਤਾ ਗੱਦੀ ਦੇ ਸਿੰਘਾਸਨ ਉੱਪਰ ਆ ਬਹਿੰਦੇ ਆਨ ਦਰਸ ਪ੍ਰੇਮੀ ਸਿੱਖ ਲਹਿ ਪ੍ਰੇਮੀ ਨੇਮੀ ਸਿੱਖ ਆ ਕੇ ਮਰੂ ਰਾਮਦਾਸ ਸਾਹਿਬ ਜੀ ਦਾ ਦਰਸ਼ਨ ਕਰਦੇ ਕੀਰਤਨ ਗਾਏ ਰਬਾਬੀ ਆਗੇ ਹਰੇ ਰਬਾਬੀ ਭਾਈ ਦਾਨਾ ਜੀ ਹਨ ਗੁਰੂ ਮਹਾਰਾਜ ਦੇ ਅੱਗੇ ਆ ਕੇ ਕੀਰਤਨ ਕਰਦੇ ਧੁਨ ਰਬਾਬ ਕੀ ਬਾਜਨ ਲਾਗੇ ਰਬਾਬ ਦੀ ਧੁਨੀ ਉਹ ਬੱਜਣ ਲੱਗ ਜਾਂਦੀ ਆਵਾਜ਼ ਹੋਣ ਲੱਗ ਪੈਂਦੀ ਸੁਣਹਿ ਸਿੱਖ ਬੈਠੇ ਗੁਰ ਤੀਰ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕੇ ਗੁਰੂ ਕੇ ਸਿੱਖੋ ਕੀਰਤਨ ਸੁਣਦੇ ਉਨ ਉਪਦੇਸ਼ ਗੁਣੀ ਗਹੀਰ ਕੀਰਤਨ ਦੀ ਸਮਾਪਤੀ ਤੋਂ ਉਪਰੰਤ ਗੁਰੂ ਰਾਮਦਾਸ ਸਾਹਿਬ ਜੀ ਜੋ ਗੁਣਾਂ ਦੇ ਗਹੀਰ ਸਮੁੰਦਰ ਉਪਦੇਸ਼ ਦਿੰਦੇ ਪੁਨਹਿ ਦੇਗ ਜਬ ਹੋਵੇ ਤਿਆਰੀ ਫਿਰ ਜਦੋਂ ਰਸੂ ਗੁਰੂ ਕੇ ਲੰਗਰ ਵਿੱਚ ਦੇਗ ਰਸੋਈ ਤਿਆਰ ਹੋ ਜਾਂਦੀ ਸਭ ਰਸ ਕੇ ਆਹਾਰ ਤਿਸ ਬਾਰੀ ਉਸ ਵੇਲੇ ਸਾਰੇ ਰਸਾਂ ਵਾਲੇ ਜਿਹੜੇ ਭੋਜਨ ਬਣ ਜਾਂਦੇ ਸੂਪਕਾਰ ਸੁਧ ਦੇਹ ਜੇ ਆਈ ਜਿਹੜਾ ਰਸੋਈਆ ਗੁਰਸਿੱਖ ਆ ਕੇ ਲੰਗਰ ਵਿੱਚੋਂ ਖਬਰ ਦਿੰਦਾ ਹੈ ਉੱਠ ਕਰ ਪਹੁੰਚੇ ਗੁਰ ਗੋਸਾਈ ਮਾਰਾ ਲੰਗਰ ਤਿਆਰ ਹੈ ਆਪ ਸਭਾ ਵਿੱਚ ਕੇ ਲੰਗਰ ਵਿੱਚ ਜਾ ਪਹੁੰਚਦੇ ਸਭ ਸੰਗਤ ਕੇ ਬੀਚ ਸਥਾਨਾ ਇੰਨੀਆਂ ਗੁਰੂ ਕੀਆਂ ਸਿੱਖ ਸੰਗਤਾਂ ਸਾਰਿਆਂ ਦੇ ਵਿਚਕਾਰ ਜੋ ਸਥਾਨ ਹੈ ਆਪਿਆ ਗਤ ਚਲ ਆਏ ਮਹਾਨਾ ਸੰਗਤ ਲੱਗ ਜਾਂਦੀ ਹੈ ਲੋੜਵੰਦ ਸਾਰੇ ਚਲ ਚਲ ਕੇ ਆ ਜਾਂਦੇ ਗੁਰੂ ਕੇ ਲੰਗਰ ਵਿੱਚ ਇੱਕ ਸਮਾਨ ਸਭ ਲੇਤ ਆਹਾਰਾ ਸਾਰਿਆਂ ਨੂੰ ਇੱਕ ਸਮਾਨ ਇੱਕੋ ਜਿਹਾ ਹੀ ਭੋਜਨ ਮਿਲਦਾ ਹੈ ਧਨੀ ਰੰਕ ਕਾ ਆਏ ਉਦਾਰਾ ਭਾਵੇਂ ਕੋਈ ਗਰੀਬ ਆ ਜਾਏ ਭਾਵੇਂ ਧਨੀ ਅਮੀਰ ਆ ਜਾਏ ਸਾਰਿਆਂ ਨੂੰ ਇੱਕ ਸਮਾਨ ਭੋਜਨ ਮਿਲਦਾ ਹੈ ਸਭ ਇੱਕੋ ਜਿਹਾ ਛਕਦੇ ਸੰਗਤ ਵਿੱਚ ਅਚਹਿ ਤ੍ਰਿਪਤਾ ਵਹਿ ਸਾਰੇ ਸੰਗਤ ਵਿੱਚ ਬੈਠ ਕੇ ਇਸ ਤਰ੍ਹਾਂ ਛਕਦੇ ਛਕਾਉਂਦੇ ਤ੍ਰਿਪਤ ਹੁੰਦੇ ਬਾਹਰ ਚੁਰਾ ਕਰ ਨਿਜ ਥਲ ਆਵਹਿ ਗੁਰੂ ਰਾਮਦਾਸ ਸਾਹਿਬ ਜੀ ਭੋਜਨ ਛਕ ਕੇ ਚੁਲਾ ਕਰਕੇ ਆਪਣੇ ਸਥਾਨ ਤੇ ਆ ਜਾਂਦੇ ਉਨ ਇਕਾਂਤ ਰਹਿ ਕੇ ਤਿਕ ਕੁਝ ਸਮਾਂ ਗੁਰੂ ਰਾਮਦਾਸ ਦੇ ਇਕਾਂਤ ਵਿੱਚ ਹੀ ਰਹਿੰਦੇ ਕੰਨਿਆਂ ਵੱਖਰੇ ਰਹਿੰਦੇ ਪੌਡੇ ਸਹਿਜਾ ਪਰ ਸੁਖ ਨਾਲ ਬੜੇ ਸੁਖ ਦੇ ਸਹਿਤ ਸਹਿਜਾ ਉੱਪਰ ਲੇਟ ਜਾਂਦੇ ਬਰਾਜ ਜਾਂਦੇ ਹਨ ਜਾਮ ਦਿਪਸ ਤੇ ਸੋਚਾ ਚਾਰ ਜਦੋਂ ਪੈਰ ਕ ਦਿਨ ਚੜ ਜਾਂਦਾ ਰਹਿ ਜਾਂਦਾ ਹੈ ਉਸ ਵੇਲੇ ਜਿਹੜਾ ਸੋਚਾ ਚਾਰ ਹੈ ਪੰਜ ਸ਼ਿਸ਼ਾਨਾ ਵਗੈਰਾ ਹੈ ਬੈਠਤ ਹੈ ਪੁਨ ਸਭਾ ਮਜਾਰ ਸ਼ਨਾਨਾ ਕਰਕੇ ਫਿਰ ਸਭਾ ਵਿੱਚ ਆ ਬੈਠਦੇ ਗੁਰੂ ਰਾਮਦਾਸ ਕਥਾ ਸਮਾਗਮ ਕੋ ਤਿਸ ਕਾਲ ਜਦੋਂ ਪੈਰ ਕ ਦਿਨ ਬਾਕੀ ਰਹਿੰਦਾ ਫਿਰ ਕਥਾ ਦਾ ਸਮਾਗਮ ਹੋ ਜਾਂਦਾ ਕਥਾ ਹੋਣੀ ਸ਼ੁਰੂ ਹੋ ਜਾਂਦੀ ਹੈ ਗੁਰਜਤ ਸੰਗਤ ਸੁਣ ਹੈ ਰਸਾਲ ਗੁਰੂ ਕੀਆਂ ਸਿੱਖ ਸੰਗਤਾਂ ਕਹਿੰਦੇ ਬੜੇ ਪ੍ਰੇਮ ਨਾਲ ਉਹ ਕਥਾ ਸੁਣਦੀਆਂ ਭਗਤ ਬਿਰਾਗ ਗਿਆਨ ਗੁਣ ਸਾਨੀ ਉਹ ਜਿਹੜੀ ਕਥਾ ਐਵੇਂ ਕਹਿੰਦੇ ਜਬੜੀਆਂ ਨੀ ਮਾਰਦੇ ਜਿਹਦੇ ਵਿੱਚ ਭਗਤੀ ਹੈ ਗਿਆਨ ਹੈ ਗੁਣ ਇਹਨਾਂ ਨਾਲ ਮਿਲੀ ਹੋਈ ਹੋਏ ਕਥਾ ਆਤਮ ਸੁਖ ਦਾਨੀ ਜਿਹੜੇ ਮਨ ਨੂੰ ਸੁਖ ਦੇਣ ਵਾਲੀ ਕਥਾ ਉਹ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਹੁੰਦੀ ਹੈ ਚਾਰ ਘਟੀ ਬਾਸਰ ਜਬ ਰਹਿ ਜਦੋਂ ਚਾਰ ਘੜੀਆਂ ਬਾਕੀ ਦਿਨ ਰਹਿ ਜਾਂਦਾ ਸ਼ਬਦ ਕੀਰਤਨ ਕੋ ਸੁਖ ਲਹਿ ਇਹ ਸ਼ਬਦ ਕੀਰਤਨ ਹੋਣ ਲੱਗ ਪੈਂਦਾ ਗੁਰੂ ਕੇ ਸਿੱਖ ਉਹਦਾ ਸੁਖ ਲੈਂਦੇ ਅਨਕ ਪ੍ਰਕਾਰਨ ਕੇ ਹੋਏ ਰਾਗ ਫੇਰ ਕਹਿੰਦੇ ਸ਼ਬਦ ਕੀਰਤਨ ਕਰਦੇ ਅਨੇਕਾਂ ਤਰ੍ਹਾਂ ਦੇ ਰਾਗ ਰੰਗ ਹੁੰਦੇ ਰਾਗਾਂ ਵਿੱਚ ਗਾਉਣਾ ਹੁੰਦਾ ਹੈ ਰਾਗ ਦੁਐਖ ਜਿਨ ਸੁਨ ਅਗ ਭਾਗ ਜਿਸ ਸ਼ਬਦ ਨੂੰ ਸੁਣਿਆ ਰਾਗ ਦਵੇਸ਼ ਦੀ ਹੋਰ ਪਾਪ ਵੀ ਸਾਰੇ ਭਜਦੇ ਹਨ। ਭਾਗ ਜਗੇ ਜਿਨਕੇ ਹੋਏ ਲਾਗ, ਇਹਨਾਂ ਦੇ ਭਾਗ ਜਾਗਦੇ ਹਨ, ਉਹਨਾਂ ਨੂੰ ਲਾਗ ਲੱਗਦੀ ਲਗਨ ਲੱਗਦੀ ਹੈ। ਲਾਗ ਸਵਾਦ ਜਿਨ ਪ੍ਰੇਮ ਸੋ ਭਾਗ, ਇਹਨਾਂ ਨੂੰ ਸ਼ਬਦ ਕੀਰਤਨ ਕਹਿੰਦੇ ਸਵਾਦ ਲੱਗਦਾ ਹੈ, ਉਹਨਾਂ ਦੀ ਲਿਵ ਲੱਗ ਜਾਂਦੀ ਹਰ ਰੰਗ ਸ਼ਬਦ ਪਲਾਗ। ਸਰਬ ਜਿਨ ਪ੍ਰੇਮ ਸੋ ਪਾਗ, ਪ੍ਰੇਮ ਵਿੱਚ ਪਾ ਕੇ ਰੰਗੇ ਜਾਂਦੇ ਆ, ਜਿਹਨਾਂ ਨੂੰ ਸ਼ਬਦ ਕੀਰਤਨ ਸਾਦੀ ਲੱਗਦਾ ਚੰਗਾ ਲੱਗਦਾ ਹੈ। ਬ੍ਰਿਤ ਇਕਾਂਤ ਸਤਿਗੁਰ ਨਿਤ ਰਹਿ, ਤੇ ਗੁਰੂ ਮਹਾਰਾਜ ਜੀ ਆਪਣੀ ਮਨ ਬਿਰਤੀ ਨੂੰ ਇਕਾਂਤ ਕਰਕੇ ਰੱਖਦੇ ਹਨ। ਸੁਣਹਿ ਨਾ ਕਾਹੂ ਤੇ ਨਹਿ ਕਰੈ, ਬਾਹਰਲੇ ਲੋਕਾਂ ਨਾਲੋਂ ਕੰਬਾਲ ਕੋਈ ਗੱਲਬਾਤ ਸੁਣਦੇ ਨੀ, ਨਾ ਕਿਸੇ ਨਾਲ ਕੋਈ ਸੰਸਾਰੀ ਗੱਲ ਕਹਿੰਦੇ ਸੁਣਦੇ। ਬਹੁ ਪ੍ਰੇਮੀ ਸਿੱਖ ਕੋ ਜਬ ਆਵੈ, ਜਿਹਦੇ ਗੁਰੇ ਬਹੁਤੇ ਗੁਰੂ ਕਰਦੇ ਪ੍ਰੇਮੀ ਨੇ ਵੀ ਸਿੱਖ ਆ ਜਾਂਦੇ। ਤਿਸ ਕੋ ਸ਼ੁਭ ਉਪਦੇਸ਼ ਬਤਾਵੈ, ਉਸ ਨੂੰ ਪਰਮੇਸ਼ਰ ਦੀ ਪ੍ਰਾਪਤੀ ਜਿਹੜਾ ਸ਼ੁਭ ਉਪਦੇਸ਼ ਆਪ ਜੀ ਦੇ ਦਿੰਦੇ ਦੱਸ ਦਿੰਦੇ ਹਨ। ਨਾ ਤੁਰ ਸਦਾ ਤੂਸ਼ਣੀ ਧਰੈ, ਨਹੀਂ ਤਾਂ ਸੰਸਾਰ ਦੀ ਗੱਲਾਂ ਕਰਨ ਵੱਲੋਂ ਤਾਂ ਸਤਿਗੁਰੂ ਹਮੇਸ਼ਾ ਚੁੱਪ ਹੀ ਰਹਿੰਦੇ। ਹਿਤ ਵਿਵਹਾਰ ਨਾ ਬੋਲਣ ਕਰੈ, ਜਿਵੇਂ ਘਰ ਦੇ ਕੰਮ ਕਾਰ ਉਹਦੇ ਵਾਸਤੇ ਸਤਿਗੁਰੂ ਕੋਈ ਨੀ ਬੋਲਣਾ ਚਾਹੁੰਦੇ, ਆਪੇ ਗੁਰੂ ਕੇ ਸਿੱਖਰੀ ਕਰਾਈ ਜਾਂਦੇ। ਸੰਧਿਆ ਤੇ ਇਕਾਂਤ ਪੁੰਨ ਹੋਏ, ਜਦੋਂ ਸ਼ਾਮ ਦਾ ਸਮਾਂ ਹੋ ਜਾਂਦਾ ਫਿਰ ਸਤਿਗੁਰੂ ਬਿਲਕੁਲ ਇਕਾਂਤ ਹੋ ਜਾਂਦੇ, ਇਕੱਲਿਆਂ ਵੱਖਰੇ ਹੋ ਜਾਂਦੇ। ਪ੍ਰੇਮ ਮਗਨ ਰਹਿ ਨਿਕਟ ਨਾ ਕੋਏ, ਹਾਂ ਮਹਾਰਾਜ ਜਿਹੜੇ ਪ੍ਰੇਮ ਵਿੱਚ ਲਵਲੀਨ ਹੋ ਜਾਂਦੇ ਅਤੇ ਕੋਈ ਨੇੜੇ ਤੇੜੇ ਨੀ ਰਹਿੰਦਾ ਆਪ ਜੀ ਦੇ। ਲੋਚਨ ਮਹਿ ਜਲ ਝਲਕਤ ਸਦਾ, ਆਪ ਜੀ ਦੇ ਨੇਤਰਾਂ ਵਿੱਚੋਂ ਹਮੇਸ਼ਾ ਬਰਾਕ ਕਰਕੇ ਜਲ ਚੱਲਦਾ ਰਹਿੰਦਾ ਹੈ। ਪ੍ਰੇਮ ਪ੍ਰਵਾਹ ਹੈ ਨਾ ਮਿਟਕੈ ਸਦਾ, ਹਾਂ ਪ੍ਰੇਮ ਦਾ ਪ੍ਰਵਾਹ ਚੱਲਦਾ ਹੀ ਰਹਿੰਦਾ, ਕਦੇ ਮਿਟਦਾ ਹੀ ਨਹੀਂ। ਜਾਮ ਨਿਸ਼ਾ ਲਗ ਸਿੱਖ ਸਮੁਦਾਏ, ਪਹਿਰ ਰਾਤ ਜਾਂਦਿਆਂ ਤੱਕ ਜਿੰਨੇ ਸਮੂਹ ਸਿੱਖ ਸੇਵਕ ਹਨ, ਗਾਵਹ ਸੁਣਹਿ ਪ੍ਰੇਮ ਬਿਰਦਾਏ, ਉਧਰ ਕਹਿੰਦੇ ਦੀਵਾਨ ਵਿੱਚ ਬੈਠ ਕੇ ਸ਼ਬਦ ਗਾਉਂਦੇ ਸੁਣਦੇ। ਔਡਹਿ ਜਬ ਸਿਹਜਾ ਪਰ ਧੀਰ, ਜਿਸ ਵੇਲੇ ਗੁਰੂ ਰਾਮਦਾਸ ਤੇ ਧੀਰ ਸਰਪਣ ਗੋਪਰ ਵਿਰਾਜ ਜਾਂਦੇ। ਸੈਨ ਹੇਤ ਨਿਸ ਗੁਰੂ ਗੰਭੀਰ, ਗੁਰੂ ਗੰਭੀਰ ਆਸ਼ਰ ਵਾਲੇ ਆ, ਬਰਾਜਨ ਵਾਸਤੇ ਸੌਣ ਵਾਸਤੇ ਸਿਹਜਾ ਉੱਪਰ ਲੇਟ ਜਾਂਦੇ। ਸੁਣਹਿ ਸਿੱਖ ਜਪ ਸੁਪਤ ਕਿਰਪਾਲ, ਜਦੋਂ ਗੁਰੂ ਮਹਾਰਾਜ ਦੇ ਸੰਬੰਧ ਵਿੱਚ ਸੁਣ ਲੈਂਦੇ ਸਿੱਖ ਸੇਵਕੀ ਕਿਰਪਾਲੂ, ਸਤਿਗੁਰੂ ਤਾਂ ਹੁਣ ਬਰਾਜ ਗਏ ਨੇ। ਨਿਜ ਨਿਜ ਥਲ ਗਮਨਹਿ ਤਿਸ ਕਾਲ, ਜਿੰਨੇ ਗੁਰੂ ਕੇ ਸਿੱਖ ਆਪੋ ਆਪਣੇ ਥਾਂ ਟਿਕਾਣਿਆਂ ਨੂੰ ਚਲੇ ਜਾਂਦੇ। ਇਮ ਸਤਿਗੁਰ ਨਿਸ ਬਾਸੁਰ ਸਾਰੋ, ਇਸ ਤਰ੍ਹਾਂ ਗੁਰੂ ਰਾਮਦਾਸ ਸਾਹਿਬ ਜੀ ਦਿਨ ਦਾ ਸਮਾਂ ਤੇ ਰਾਤ ਦਾ ਸਮਾਂ, ਕਰ ਹੈ ਬਤੀਤ ਨਾਮ ਹਰ ਪਿਆਰੋ, ਵਾਹਿਗੁਰੂ ਦੇ ਨਾਮ ਨਾਲ ਪ੍ਰੇਮ ਪਿਆਰ ਕਰਦੇ ਹੀ ਬਤੀਤ ਕਰਦੇ ਬਸਰ ਕਰਦੇ। ਜਾਮ ਨਿਸ਼ਾ ਤੇ ਸਤਿਗੁਰ ਜਾਗ ਹੈ, ਜਦੋਂ ਵੀ ਪੈਰ ਰਹਿਤ ਰਹਿ ਜਾਂਦੀ ਹੈ ਸਤਿਗੁਰੂ ਰਾਮਦਾਸ ਸਾਹਿਬ ਜੀ ਜਾਗ ਪੈਂਦੇ। ਸਿੱਖਿਅਨ ਕੇ ਉਧਾਰ ਹਿਤ ਲੱਗ ਹੈ, ਜਿਵੇਂ ਗੁਰੂ ਕੇ ਸਿੱਖਾਂ ਦਾ ਉਧਾਰ ਹੋਵੇ ਉਸ ਮਰਿਆਦਾ ਵਿੱਚ ਲੱਗ ਜਾਂਦੇ ਜੁੜ ਜਾਂਦੇ। ਅਵਗਤ ਲੀਲਾ ਸਤਿਗੁਰ ਕੇਰੀ, ਗੁਰੂ ਰਾਮਦਾਸ ਸਾਹਿਬ ਦੀ ਜਿਹੜੀ ਲੀਲਾ ਅਸ਼ਚਰਜ ਤੋਂ ਅਸ਼ਚਰਜ ਹੀ ਹੈ। ਪਰਨ ਸਕਲ ਸਖਤ ਕਿਆ ਮੇਰੀ, ਕਬੀਰ ਜੀ ਕਹਿੰਦੇ ਉਹ ਸਤਿਗੁਰੂ ਦੀ ਅਸ਼ਚਰਜ ਲੀਲਾ ਨੂੰ ਮੈਂ ਕਥਨ ਕਰਦਾ, ਮੇਰੀ ਵਿੱਚ ਕੀ ਤਾਕਤ ਹੈ। ਜਿਤਕ ਬੁਝਾਵੈ ਸਤਿਗੁਰ ਆਪ, ਕਬੀਰ ਜੀ ਕਹਿੰਦੇ ਹੇ ਸਰੁਤਾ ਜਨੋ, ਇਹ ਤਾਂ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰਕੇ ਜਿੰਨੀ ਕੁ ਆਪਣੀ ਅਸ਼ਚਰਜ ਲੀਲਾ ਮੈਨੂੰ ਸਜਾਉਂਦੇ ਬੁਝਾਉਂਦੇ। ਵਰਨਨ ਕਰਵ ਤਤਕ ਪ੍ਰਤਾਪ, ਉਹਨਾਂ ਸਤਿਗੁਰੂ ਦਾ ਜਿਹੜਾ ਤੇਜ ਪ੍ਰਤਾਪ ਮੈਂ ਕਵੀ ਕਥਨ ਕਰ ਰਿਹਾ ਹਾਂ। ਏਕ ਸਿੱਖ ਜਿਸ ਨਾਮ ਹਿੰਦਾਲ, ਅੱਗੇ ਭਾਈ ਹਿੰਦਾਲ ਸਿੱਖ ਦਾ ਪ੍ਰਸੰਗ ਆਏਗਾ, ਜੋ ਗੁਰੂ ਕੇ ਲੰਗਰ ਵਿੱਚ ਆਟਾ ਗੁੰਨਣ ਦੀ ਸੇਵਾ ਕਰਦਾ ਸੀ। ਜਿਵੇਂ ਗੁਰੂ ਰਾਮਦਾਸ ਸਾਹਿਬ ਜੀ ਨੇ ਦੀ ਮਹਾਨ ਸੇਵਾ ਤੇ ਸ਼ਰਧਾ ਦੇਖ ਕੇ ਬਖਸ਼ਿਸ਼ ਕੀਤੀ ਨਿਹਾਲ ਕੀਤਾ ਸੀ, ਇਹਦਾ ਜਿਵੇਂ ਪ੍ਰਸੰਗ ਆਏਗਾ ਆਪਾਂ ਕੱਲ੍ਹ ਦੀ ਦੀਵਾਨ ਵੀ ਸੁਣ ਲਵਾਂਗੇ, ਕਿਉਂਕਿ ਸਮਾਂ ਜਿੰਨਾ ਕੁ ਨਿਯਤ ਕੀਤਾ ਉਹ ਤਕਰੀਬਨ ਪੂਰਾ ਹੀ ਹੋ ਗਿਆ ਹੈ। ਇੱਥੇ ਸਮਾਪਤੀ ਕਰਕੇ ਆਪਾਂ ਅਰਦਾਸ ਵਿੱਚ ਜੁੜੀਏ ਜੀ। ਅਵਗਤ ਲੀਲਾ ਸਤਿਗੁਰ ਕੇਰੀ, ਵਰਨਾ ਸਗਲ ਸਕਤ ਕਿਆ ਮੇਰੀ, ਜਿਤਕ ਬੁਝਾਵਹਿ ਸਤਿਗੁਰ ਆਪ, ਵਰਨਨ ਕਰਵ ਤਿਤਕ ਪਰਤਾਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।